ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਸਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋ ਵਾਹਿਗੁਰੂ ਸਾਹਿਬ ਜੀਓ ਸ੍ਰੀ ਗੁਰ ਭਾਣੇ ਸੁਨਹੋ ਮਰਦਾਨਾ ਚਲਹੋ ਦਿਖਾਵੇ ਤੇਹ ਇਸ ਥਾਨਾ ਅਸ ਕਹਿ ਗਮਨ ਕੀਓ ਤਤਕਾਲ ਧਰੁਵ ਮੰਡਲ ਮਹਿ ਗਏ ਕਿਰਪਾਲਾ ਸ੍ਰੀ ਗੁਰ ਭਾਣੇ ਸੁਨਹੋ ਮਰਦਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਪਵਿੱਤਰ ਹਜ਼ੂਰੀ ਵਿਖੇ ਇਹ ਦੀਵਾਨ ਸਜ ਰਿਹਾ ਹੈ। ਸ਼ਬਰ ਛੱਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਦਰ ਸਤਿਕਾਰ ਸਹਿਤ ਪ੍ਰਕਾਸ਼ ਸੇਵਾ ਤੋਂ ਉਪਰੰਤ ਗੁਰਬਾਣੀ ਦਾ ਪਾਠ ਅਤੇ ਗੁਰਬਾਣੀ ਦੇ ਕੀਰਤਨ ਹੋਇਆ ਹੈ। ਆਪ ਜੀ ਨੇ ਗੁਰੂ ਕੇ ਦਰਬਾਰ ਵਿੱਚ ਸਿੱਖ ਸੰਗਤਾਂ ਸਿਵਾਏ ਮਾਨਸੀ ਜਿੰਨਾ ਕੁ ਸਮਾਂ ਗੁਰਬਾਣੀ ਵਿੱਚ ਕੀਰਤਨ ਸੁਣਦਿਆਂ ਮਨ ਲਾਇਆ ਹੈ, ਲਾਹਾ ਹਾਸਿਲ ਕੀਤਾ ਹੈ। ਕੀਰਤਨ ਤੋਂ ਉਪਰੰਤ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪੜ੍ਹ ਸੁਣ ਰਹੇ ਹਾਂ, ਜੋ ਲੜੀਵਾਰ ਰੂਪ ਵਿੱਚ ਹੀ ਮੁੜ ਤੋਂ ਪ੍ਰਾਰੰਭ ਹੋਇਆ ਹੋਇਆ ਹੈ। ਜਿਸ ਤਰ੍ਹਾਂ ਧੂਮਪੁਰੀ ਨੂੰ ਧੂਮ ਭਗਤ ਦੇ ਵੱਲ ਨੂੰ ਮਹਾਰਾਜ ਜੀ ਚਲੇ ਜਾ ਰਹੇ ਸਨ, ਰਸਤੇ ਵਿੱਚ ਜਾਂਦਿਆਂ ਜਾਂਦਿਆਂ ਮਰਦਾਨੇ ਜੀ ਨੇ ਭਗਤ ਰੂਪ ਦੇ ਸੰਬੰਧ ਵਿੱਚ ਪੁੱਛ ਪੜਤਾਲ ਕਰ ਲਈ। ਜਿਸ ਤਰ੍ਹਾਂ ਪੁਰਾਣਾਂ ਦੇ ਵਿੱਚ ਧਰੂ ਭਗਤ ਦਾ ਪ੍ਰਸੰਗ ਲਿਖਿਆ, ਉਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਸੁਣਾਇਆ। ਇਹ ਜਾਣੀ ਕਵੀ ਸੰਤੋਖ ਸਿੰਘ ਜੀ ਵੱਲੋਂ ਜਿਵੇਂ ਇਹ ਪੁਰਾਣ ਪੜ੍ਹੇ ਗਏ ਉਸੇ ਤਰ੍ਹਾਂ ਉਹਨਾਂ ਨੇ ਇਹਨੂੰ ਕਾਵਿ ਦੀ ਰਚਨਾ ਵਿੱਚ ਨਿਯਮਾਂ ਵਿੱਚ ਕਥਨ ਕਰ ਦਿੱਤਾ ਹੈ। ਉਹ ਕੱਲ੍ਹ ਦੇ ਇਤਿਹਾਸ ਵਿੱਚ ਆਪਾਂ ਜਿਵੇਂ ਧਰੂ ਭਗਤ ਤਪ ਕਰਨ ਲੱਗੇ ਆ, ਇੱਕ ਮਹੀਨਾ ਤੇ ਇਸਨੇ ਫਲ ਵਾਰੀ ਛਕੇ ਛਕਾਏ, ਉਹ ਵੀ ਤੀਸਰੇ ਦਿਨ ਸੀ। ਇਹ ਦੂਜੇ ਮਹੀਨੇ ਇਸਨੇ ਉਹ ਸਾਗ ਆਦਿਕ ਇਹ ਖਾਣਾ ਸ਼ੁਰੂ ਕਰ ਦਿੱਤਾ। ਉਹ ਪੰਜਵੇਂ ਦਿਨ ਤੀਸਰੇ ਮਹੀਨੇ ਇਸ ਤਰ੍ਹਾਂ ਸੁੱਕੇ ਪੱਤਰੇ ਖਾਣ ਲੱਗ ਪਿਆ, ਪਾਣੀ ਪੀਣ ਲੱਗ ਪਿਆ। ਉਹ ਵੀ ਨੌਵੇਂ ਦਿਨ ਅਖੀਰੇ ਪੰਜਵੇਂ ਮਹੀਨੇ ਤਾਂ ਫਿਰ ਪੌਣਾ ਹਾਰੀ ਹੋ ਗਿਆ, ਜਾਣੀ ਕੁਝ ਨਹੀਂ ਛਕਦਾ ਸੀ, ਕੁਝ ਨਹੀਂ ਪੀਂਦਾ ਸੀ। ਇਸ ਤਰ੍ਹਾਂ ਇਹਦੀ ਫਿਰ ਬੰਦਗੀ ਪ੍ਰਵਾਨ ਹੋਈ। ਭਗਵਾਨ ਵਿਸ਼ਨੂੰ ਦਾ ਇਹ ਉਪਾਸ਼ਕ ਸੀ। ਨਾਰਦ ਮੁਨੀ ਨੇ ਇਹੀ ਇਹਨੂੰ ਉਪਦੇਸ਼ ਦਿੱਤਾ ਸੀ, ਇਹੀ ਧਿਆਨ ਧਰਨ ਲਈ ਇਹਨੂੰ ਸਾਰਾ ਕੁਛ ਉਸ ਰੂਪ ਦੱਸਿਆ ਸੀ, ਜਿਸ ਕਰਕੇ ਫਿਰ ਉਹ ਆਏ ਅਤੇ ਜੋ ਧਿਆਨ ਦੁਆਰਾ ਸਰੂਪ ਹਿਰਦੇ ਵਿੱਚ ਵਸਾਇਆ ਹੈ ਉਹਦੇ ਵਿੱਚ ਹੀ ਇਹ ਮਗਨ ਹੈ ਸੀ। ਰੁਅੰਦਰਲਾ ਜਿਹੜਾ ਸਰੂਪ ਦਾ ਧਿਆਨ ਲਾਈ ਬੈਠਾ ਸੀ, ਉਹ ਲੋਭ ਕਰ ਲਿਆ। ਬਾਹਰ ਅੱਖਾਂ ਖੁੱਲ੍ਹਣ ਤੋਂ ਹੀ ਸਰੂਪ ਦੇ ਦਰਸ਼ਨ ਹੋਏ ਇਸ ਨੂੰ, ਫਿਰ ਚਰਨੀ ਪੈ ਗਿਆ। ਅਤੇ ਇਸੇ ਤਰ੍ਹਾਂ ਜਿਵੇਂ ਬੱਚੇ ਆਪਣੇ ਮਾਂ ਪਿਓ ਨੂੰ ਜੱਫੀ ਵਿੱਚ ਪਲੈਂਦੇ, ਇਸ ਤਰ੍ਹਾਂ ਜੱਫੀ ਪਾ ਲਈ। ਵਾਰਾ ਨੇ ਵੀ ਗੁਲਬਰਕੀ ਵਿੱਚ ਲੈ ਲਿਆ, ਸਿਰ 'ਤੇ ਮਿਹਰ ਭਰਿਆ ਹੱਥ ਰੱਖਿਆ ਅਤੇ ਫਿਰ ਮੁੱਖੋਂ ਕਿਹਾ ਵੀ ਜੋ ਕੁਝ ਮੰਗਣਾ ਮੰਗ, ਭਾਵੇਂ ਇਹਦੀਆਂ ਸਾਰੀਆਂ ਇੱਛਾ ਖਾਹਿਸ਼ਾਂ ਉਹ ਬੰਦਗੀ ਕਰਕੇ ਪੂਰੀਆਂ ਹੋ ਚੁੱਕੀਆਂ ਸੀ, ਖਤਮ ਹੋ ਚੁੱਕੀਆਂ ਸਨ, ਪਰ ਵੀ ਅੰਦਰ ਹੁਣ ਜਿੱਥੇ ਮੇਰਾ ਦਾਦਾ ਪੜਦਾਦਾ ਨਹੀਂ ਪੁੱਜਿਆ ਹੈ, ਉਸ ਅਹੁਦੇ 'ਤੇ ਮੈਂ ਬੈਠਣਾ ਹੈ। ਉਹਨੂੰ ਜਾਣ ਕੇ ਫਿਰ ਭਗਵਾਨ ਨੇ ਇਸ ਨੂੰ ਵਰ ਦਿੱਤਾ ਵੀ ਪਹਿਲਾਂ 36,000 ਵਰ੍ਹਾ ਇਸ ਧਰਤੀ 'ਤੇ ਰਾਜ ਭਾਗ ਕਰ, ਉਸ ਤੋਂ ਬਾਅਦ ਜਿੱਥੇ ਤੇਰਾ ਦਾਦਾ ਪੜਦਾਦਾ, ਜਿੱਥੇ ਹੋਰ ਕੁਬੇਰ ਇੰਦਰ ਆਦਿਕ ਇਹ ਲੋਕਪਾਲ ਨਹੀਂ ਪਹੁੰਚੇ ਹਨ, ਉਹ ਅਟਲ ਪਦਵੀ 'ਤੇ ਤੋਂ ਪਹੁੰਚ। ਸਾਰੇ ਰਿਖੀ, ਸਾਰੇ ਜਥੀ, ਨਖੱਤਰ ਹੋਰ ਨੌ ਗ੍ਰਹਿ ਸਭ ਤੇਰੀ ਪਰਿਕਰਮਾ ਕਰਨਗੇ। ਇਸ ਤਰ੍ਹਾਂ ਕਹਿ ਕੇ ਅਲੋਪ ਹੋ ਗਏ ਸਨ। ਇਸ ਤਰ੍ਹਾਂ ਇਹ ਜਿਵੇਂ ਵਾਪਸ ਆਇਆ, ਪਠਾਨਪੁਰ ਰਾਜੇ ਨੇ ਖੁਸ਼ੀਆਂ ਮਨਾਈਆਂ, ਫਿਰ ਰਾਜ ਭਾਵ ਬਖਸ਼ਿਆ। ਉਦੋਂ ਬਾਅਦ ਆਪ ਜੰਗਲ ਵੱਲ ਨੂੰ ਤਪ ਕਰਨ ਚਲਿਆ ਗਿਆ। ਇਸੇ ਤਰ੍ਹਾਂ ਹੀ ਫਿਰ ਜਿਹੜਾ ਧਰੂ ਦਾ ਛੋਟਾ ਭਰਾ ਸੀ ਉਹਦੀ ਡੈਥ ਹੋ ਗਈ, ਉਹ ਜੰਗਲ ਵੱਲ ਸ਼ਿਕਾਰ ਕਰਨ ਚਲਿਆ ਗਿਆ। ਉੱਥੇ ਜੱਛਾਂ ਨਾਲ ਜੰਗ ਜੁੱਧ ਹੋ ਗਿਆ, ਉਹਨਾਂ ਨੇ ਮਾਰ ਮੋਰ ਦਿੱਤਾ। ਉਹਨਾਂ ਨੂੰ ਭਰਾ ਦਾ ਮਰਨਾ ਸੁਣ ਕੇ ਇਹਨੂੰ ਗੁੱਸਾ ਚੜਿਆ, ਇਹ ਫਿਰ ਸੰਸਾਰ ਨੂੰ ਜਿੱਤਣ ਵਾਸਤੇ ਤੁਰ ਪਿਆ ਸੀ, ਬੇਅੰਤ ਜੱਛ ਮਾਰ ਮੁਕਾਏ ਸੀ। ਫਿਰ ਜਿਹੜਾ ਸ਼ੰਭੂ ਮੁਨੀ ਦਾ ਦਾਦਾ ਸੀ ਉਹ ਪਿੱਤਰ ਲੋਕ ਵਿੱਚ ਆਇਆ, ਇਹਨੂੰ ਸਮਝਾਇਆ ਵੀ ਕਿਉਂ ਇਹ ਤੂੰ ਮਾਰੀ ਜਾਂਦਾ, ਕਿਉਂਕਿ ਸਾਰਿਆਂ ਸਰੀਰਾਂ ਦੇ ਵਿੱਚ ਆਤਮਾ ਤਾਂ ਇੱਕੋ ਹੀ ਹੈ। ਇਸ ਤਰ੍ਹਾਂ ਕਹਿਣ ਕਰਕੇ ਇਹਨੇ ਜੰਗ ਜੋ ਛੱਡ ਦਿੱਤਾ ਹੈ। ਫਿਰ ਜਿਹੜਾ ਕੁਬੇਰ ਹੈ, ਜੱਛਾਂ ਦਾ ਮਾਲਕ ਸਵਾਮੀ, ਉਹ ਆਇਆ। ਉਸਨੇ ਕਿਹਾ ਵੀ ਇਹ ਤੈਨੂੰ ਭਗਤ, ਤੂੰ ਕੋਈ ਜੱਛ ਜੁੱਛ ਨਹੀਂ ਮਾਰਿਆ ਹੈ, ਤੇਰੇ ਜੱਛ ਮੇਰੇ ਜੱਛਾਂ ਨੇ ਤੇਰੇ ਭਰਾ ਭਰੂ ਨੂੰ ਕੋਈ ਨਹੀਂ ਮਾਰਿਆ ਹੈ, ਇਹ ਤਾਂ ਸਾਰਿਆਂ ਨੂੰ ਬਹਾਨੇ ਬਣਾ ਬਣਾ ਕੇ ਮੌਤ ਮਾਰਦੀ ਹੈ, ਇਸ ਕਰਕੇ ਤੇਰਾ ਕੋਈ ਦੋਸ਼ ਨਹੀਂ ਹੈ, ਮੌਤ ਨੇ ਬਹਾਨੇ ਬਣਾਏ ਆ ਮਾਰਨ ਦੇ। ਇਸ ਤਰ੍ਹਾਂ ਇਹ ਸੁਣ ਕੇ ਫਿਰ ਉਹ ਸ਼ਾਂਤ ਹੋ ਗਿਆ, ਵਾਪਸ ਆ ਗਿਆ, ਜਿਸ ਤਰ੍ਹਾਂ ਆਪਣੇ ਪੁੱਤਰ ਨੂੰ ਇਹ ਰਾਜ ਭਾਗ ਦੇ ਕੇ ਫਿਰ ਉਹ ਇਹ ਅਟਲ ਪਦਵੀ 'ਤੇ ਜਾ ਪਹੁੰਚਿਆ। ਤੂੰ ਅਟਲ ਅੱਜ ਹੁਣ ਨਾ ਟਰਿਓ, ਉਹ ਪ੍ਰਸੰਗ ਜਿਵੇਂ ਉਹ ਪੁਰਾਣਾ ਵਿੱਚ ਲਿਖਿਆ, ਭਾਈ ਬਾਲਾ ਜੀ ਨੇ ਉਹ ਸੰਗਤਾਂ ਨੂੰ ਸੁਣਾਇਆ, ਉਸੇ ਦਾ ਲੱਥਾ ਕਵੀ ਸੰਤੋਖ ਸਿੰਘ ਜੀ ਨੇ ਕੀਤਾ, ਉਹ ਕੱਲ੍ਹ ਆਪਾਂ ਸੁਣਿਆ ਹੈ। ਜਿਵੇਂ ਧਰੂਪੁਰੀ ਵਿੱਚ ਮਰਦਾਨਾ ਜੀ ਦੇ ਬੇਨਤੀ ਕਰਨ ਤੋਂ ਆਪ ਗੁਰੂ ਨਾਨਕ ਸਾਹਿਬ ਜੀ ਗਏ, ਉਹ ਕੁਝ ਪ੍ਰਸੰਗ ਬਾਕੀ ਰਹਿੰਦਾ ਹੈ, ਉਹ ਜਿਵੇਂ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਸ੍ਰੀ ਗੁਰ ਭਾਣੈ ਸੁਣਹੋ ਮਰਦਾਨਾ। ਗੁਰੂ ਮਹਾਰਾਜ ਕਹਿਣ ਲੱਗੇ ਵੀ ਇਹ ਭਾਈ ਮਰਦਾਨਾ, ਲੈ ਤੈਨੂੰ ਅਸੀਂ ਸੁਣਾਉਂਦੇ ਆ, ਤੂੰ ਧਿਆਨ ਦੇ ਕੇ ਸੁਣ ਲੈ। ਚੱਲ ਹੋ ਦਿਖਾਵੈ ਤੇ ਇਸ ਥਾਨਾ, ਜਿੱਥੇ ਵੀ ਧਰੂਮ ਭਗਤ ਆਪਣੀ ਪੁਰੀ ਵਿੱਚ ਰਹਿੰਦਾ ਹੈ। ਚੱਲ ਵੀ ਮਰਦਾਨੇ, ਉਹ ਤੈਨੂੰ ਵੀ ਦਿਖਾ ਦਿੰਦੇ ਹਾਂ। ਅਸ ਕਹਿ ਗਮਨ ਕੀਓ ਤਤਕਾਲਾ। ਭਾਈ ਬਾਲਾ ਜੀ ਤਥਾ ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਸਰੋਤਾ ਜਨੋ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਮਰਦਾਨੇ ਨੂੰ ਬਚਨ ਕਹਿ ਕੇ ਅੱਗੇ ਚਾਲਾ ਮਾਰਿਆ ਹੈ। ਧਰੁਵ ਮੰਡਲ ਮਹਿ ਗਏ ਕਿਰਪਾਲਾ। ਚਲੋ ਕਿਰਪਾਲੂ, ਗੁਰੂ ਨਾਨਕ ਸਾਹਿਬ ਜੀ ਦਾ ਧਰੁਵ ਦਾ ਜਿਹੜਾ ਮੰਡਲ ਕੀ ਸਥਾਨ ਹੈ ਧਰੁਵਪੁਰੀ, ਉੱਥੇ ਚਲੇ ਗਏ ਹਨ। ਦੋਹਰਾ ਫਿਰ ਤੋ ਧਰੁਵ ਥਾਨ ਨਿਜ। ਜਿਹੜਾ ਧਰੁਵ ਭਗਤ ਹੈ ਆਪਣਾ ਜਿਹੜਾ ਸਥਾਨ ਹੈ ਉੱਥੇ, ਕਹਿੰਦੇ ਟਹਿਲਦਾ ਫਿਰਦਾ ਸੀ, ਵਿਚਰ ਰਿਹਾ ਸੀ, ਸ਼ਹਿਰ ਛਪੁੱਟਾ ਕਰ ਰਿਹਾ ਸੀ। ਦੇਖ ਹਮਾਰੀ ਔਰ। ਬਾਲਾ ਜੀ ਕਹਿੰਦੇ ਆ, ਤੈਨੂੰ ਭਗਤ ਨੇ ਸਾਡੀ ਤਰਫ ਦੇਖਿਆ ਜਿਸ ਵੇਲੇ, ਔਰ ਵਿਚਾਰ ਤ੍ਰੈ ਨਾਰ ਹਿਰਦੇ ਵਿੱਚ ਵਿਚਾਰਨ ਲੱਗਿਆ, ਤੈਨੂੰ ਵੀ ਇਹ ਜਿਹੜੇ ਤਿੰਨ ਪੁਰਸ਼ ਹਨ ਆਏ ਕਿਹ ਕੇ ਜੋਰ। ਇਸ ਸਥਾਨ ਤੇ ਜਿੱਥੇ ਮੈਂ, ਇੱਥੇ ਤਾਂ ਕੋਈ ਆ ਹੀ ਨਹੀਂ ਸਕਿਆ ਮੈਥੋਂ ਬਗੈਰ, ਨਾ ਮੇਰਾ ਦਾਦਾ ਪੜਦਾਦਾ, ਨਾ ਕਬੀਰ, ਨਾ ਇੰਦਰ ਆਦਿਕ, ਇਹ ਤਿੰਨ ਜਿਹੜੇ ਪੁਰਸ਼ ਹੈ ਕਿਹਦੇ ਬਲ ਕਰਕੇ ਇੱਥੇ ਆ ਪਹੁੰਚੇ ਹਨ। ਚੌਪਈ ਪਹੁੰਚੇ ਤੇ ਸਮੀਪ ਜਬ ਜਾਈ। ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਸਾਹਿਬ, ਜਦੋਂ ਇਸ ਤਰ੍ਹਾਂ ਅਸੀਂ ਉਤਰੂ ਕੋਲ ਜਾ ਪਹੁੰਚੇ, ਸ੍ਰੀ ਕਰਤਾਰ ਕਰਤਾਰ ਅਲਾਈ, ਗੁਰੂ ਨਾਨਕ ਸਾਹਿਬ ਜੀ ਦੇ ਸਮੇਤ ਅਸੀਂ ਸਾਰਿਆਂ ਨੇ ਧਰੁਵ ਨੂੰ ਕਿਹਾ ਵੀ ਸਤ ਕਰਤਾਰ ਧਨ ਕਰਤਾਰ। ਪੂਜਤ ਧਰੁਵ ਕੌਣ ਤੁਮ ਆਏ। ਉਸ ਵੇਲੇ ਧਰੁਵ ਭਗਤ ਪੁੱਛਣ ਲੱਗਿਆ, ਤੁਸੀਂ ਮਹਾਰਾਜ ਕੌਣ ਹੋ? ਪੂਚਰ ਖੇਚਰ ਕਿਨ ਪਹੁੰਚਾਏ। ਤਾਂ ਧਰਤੀ ਤੇ ਫਿਰਨ ਤੁਰਨ ਵਾਲੇ ਸੀ ਤੇ ਆਕਾਸ਼ ਵਿਚਰਨ ਵਾਲਿਆਂ ਵਿੱਚ, ਆਕਾਸ਼ ਵਿੱਚ ਫਿਰਨ ਵਾਲਿਆਂ ਵਿੱਚ ਕਿਹਨੇ ਤੁਹਾਨੂੰ ਇੱਥੇ ਪਹੁੰਚਾ ਦਿੱਤਾ ਹੈ? ਕੈਸੇ ਮਾਰਗ ਲੀਨ ਪਛਾਣਾ। ਵੀ ਮੈਨੂੰ ਦੱਸੋ ਵੀ ਇਹ ਜਿਹੜਾ ਰਸਤਾ ਕਿਸ ਤਰ੍ਹਾਂ ਤੁਸੀਂ ਜਾਣ ਪਛਾਣ ਲਿਆ ਹੈ? ਆਗੈ ਕਿਤਕੋ ਕੀਨ ਪਿਆਨਾ। ਕਿਸ ਥਾਂ ਨੂੰ ਤੁਸੀਂ ਚਾਲਾ ਮਾਰਿਆ, ਕਿਸ ਥਾਂ ਨੂੰ ਜਾਵੋਗੇ ਜੀ? ਭਿਖਮ ਪੰਥ ਵੱਡ ਕਿਉਂ ਕਰ ਆਏ। ਕੇ ਜਿਹੜਾ ਰਸਤਾ ਬਹੁਤ ਔਖਾ ਹੈ, ਇਹਦੇ ਵਿੱਚ ਕਿਵੇਂ ਤੁਸੀਂ ਲੰਘ ਕੇ ਆ ਗਏ ਹੋ? ਦੇਵ ਨ ਦਾਨਵ ਕਿਨਹੂੰ ਖਾਏ। ਰਸਤੇ ਵਿੱਚ ਦੇਵਤੇ ਰੁਕਾਵਟ ਪਾਉਂਦੇ ਹੈ, ਹੋਰ ਦਿਓ ਆਦਿਕ ਹੈ, ਦਾਨੋ ਹੈ, ਉਹਨਾਂ ਨੇ ਕਿਸੇ ਨੇ ਤੁਹਾਨੂੰ ਖਾਧਾ ਖਤਮ ਕੀਤਾ? ਪੂਰਬ ਭਈ ਨ ਕਬਹੂੰ ਐਸੇ। ਕਹਿੰਦੇ ਪਹਿਲਾਂ ਜਦੋਂ ਤੋਂ ਸ੍ਰਿਸ਼ਟੀ ਬਣੀ ਉਦੋਂ ਤੋਂ ਲੈ ਕੇ ਇਹੋ ਜਿਹੀ ਗੱਲ ਤਾਂ ਕਦੇ ਹੋਈ ਨਹੀਂ ਹੈ। ਦੇਹ ਸਹਿਤ ਆਏ ਅਬ ਜੈਸੇ। ਇਹ ਪੰਜਾਂ ਤੱਤਾਂ ਦੀ ਦੇਹ ਦੇ ਸਿਰੇ ਤੁਸੀਂ ਜਿਸ ਤਰ੍ਹਾਂ ਇੱਥੇ ਆ ਗਏ ਹੋ। ਬਿਖਮ ਪਹਾੜ ਉਲੰਘੇ ਸਾਰੇ। ਵੇਖੋ ਰਸਤੇ ਚ ਕਿੱਟੇ ਕਠੋਰ ਸਖ਼ਤ ਪਹਾੜ ਉੱਚੇ ਉੱਚੇ ਸਾਰੇ ਤੁਸੀਂ ਲੰਘ ਕੇ ਆ ਗਏ ਹੋ। ਯਾ ਸੁਨ ਸ੍ਰੀ ਗੁਰ ਬਚਨ ਉਚਾਰੇ। ਬਾਲਾ ਜੀ ਕਹਿੰਦੇ ਧਰੁਵ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਬਚਨ ਇਸ ਨੂੰ ਆਖੇ, ਦੋਹਰਾ ਸਤ ਨਾਮ ਕਰਤਾ ਪੁਰਖ। ਧਰੁਵ ਪ੍ਰਭ ਜਿਹੜਾ ਸਤ ਚਿਤ ਅਨੰਦ ਸਰੂਪ ਕਰਤਾ ਪੁਰਖ ਅਕਾਲ ਪੁਰਖ ਹੈ। ਕੀਨ ਭਗਤ ਤੇਹ ਜੋਰ। ਕਹਿੰਦੇ ਉਹਦੀ ਅਸੀਂ ਵੀ ਭਗਤੀ ਕੀਤੀ, ਉਹਦੀ ਭਗਤੀ ਦੇ ਬਲ ਕਰਕੇ ਮਾਰਗ ਭਲੇ ਪਛਾਣ ਗਏ। ਜਿਹੜਾ ਇਹ ਵਾਹਿਗੁਰੂ ਦਾ ਰਸਤਾ ਹੈ ਨਾ ਸੱਚਖੰਡ ਦਾ, ਉਸਨੂੰ ਚੰਗੀ ਤਰ੍ਹਾਂ ਪਛਾਣ ਕੇ ਆਏ ਤੁਮਰੀ ਔਰ, ਤੇਰੇ ਤਰਫ ਵੀ ਆ ਗਏ ਤੇ ਵਾਹਿਗੁਰੂ ਦੀ ਤਰਫ ਨੂੰ ਵੀ ਆ ਗਈ। ਚੌਪਈ ਧਰਿਓ ਧਿਆਨ ਜਪ ਸ੍ਰੀ ਕਰਤਾਰਾ। ਵਿਚਰੋ ਭਗਤ, ਜਿਸ ਵੇਲੇ ਅਸੀਂ ਉਹ ਸੰਸਾਰ ਦੇ ਕਰਤਾਰ ਦਾ ਧਿਆਨ ਧਰਿਆ, ਧਿਆਨ ਲਾਇਆ ਹੈ, ਸਭ ਹੀ ਮਾਰਗ ਭਇਓ ਸੁਖਾਰਾ। ਉਹਦੇ ਧਿਆਨ ਦੇ ਵੱਲ ਕਰਕੇ ਸਾਰਾ ਜਿਹੜਾ ਕਠਿਨ ਰਸਤਾ ਸੀ ਬਹੁਤ ਸੁਖਾਲਾ ਹੋ ਗਿਆ ਸਾਨੂੰ। ਨਿਰੰਕਾਰ ਨਿਹਾਰ ਕੇ ਦਰਸ਼ਨ ਆਏ। ਬਾਕੀ ਵੇਦ ਨੂੰ ਭਗਤ ਜਿਹੜਾ ਨਿਰੰਕਾਰ ਵਾਹਿਗੁਰੂ ਦੇ ਦਰਸ਼ਨ ਕਰਨ ਲਈ ਅਸੀਂ ਚੱਲ ਕੇ ਆਏ ਹਾਂ। ਦਾਨਵ ਦੇਵ ਚਰਨ ਕੋ ਲਾਏ, ਜਿਹਨਾਂ ਦੇਵਤਿਆਂ ਦੀ ਵੀ ਉਹਨਾਂ ਨੇ ਰੋਕਿਆ, ਸਾਨੂੰ ਦੇਵਾਂ ਨੇ ਨੀ ਰੋਕਿਆ, ਕਹਿੰਦੇ ਉਹਨਾਂ ਨੂੰ ਆਪਣੇ ਚਰਨੀ ਲਾ ਕੇ ਆਏ, ਚਰਨੀ ਉਹਨਾਂ ਨੇ ਮੱਥੇ ਟੇਕਿਆ ਸਾਨੂੰ। ਦਰਸ਼ਨ ਕੀਆ ਬਿਲਾਖ ਹਮਾਰੇ, ਬਾਕੀ ਵੇ ਸਾਨੂੰ ਦਰਸ਼ਨ ਕਰਨ ਦੀ ਬੜੀ ਚਾਹਨਾ ਖਾਹਿਸ਼ ਸੀ। ਪਰ ਦੀਜੈ ਜਾਂ ਬੇਗ ਨਿਹਾਰੇ, ਇਤਰੋਂ ਭਗਤ ਇਹੋ ਜਿਹਾ ਵਰ ਦਈਏ ਜਿਸ ਤਰ੍ਹਾਂ ਅਸੀਂ ਬੜੀ ਛੇਤੀ ਜਾ ਕੇ ਵਾਹਿਗੁਰੂ ਦੇ ਦਰਸ਼ਨ ਕਰ ਲਈਏ। ਬਾਲ ਬੈਸ ਤੇ ਭਗਤ ਸਪੂਰਨ, ਬਾਲ ਕੁਮਰਾ ਵਿੱਚ ਹੀ ਭਗਵਾਨ ਦਾ ਬਹੁਤ ਪੂਰਾ ਭਗਤ ਹੈ। ਮਹਿਮਾ ਅਧਿਕ ਤੋਰ ਗੁਣ ਰੂਰਨ, ਸੁੰਦਰ ਗੁਣ ਹੈ ਤੇਰੀ ਮਹਾਨ ਮਹਿਮਾ ਭਗਤੀ ਕਰਕੇ, ਜਾਨਹੁ ਨਾਨਕ ਨਾਮ ਹਮਾਰਾ। ਬਾਕੀ ਵਿੱਚੋਂ ਭਗਤ ਸਾਡਾ ਜਿਹੜਾ ਨਾਮ ਹੈ ਤੂੰ ਗੁਰੂ ਨਾਨਕ ਸਾਹਿਬ ਜਾਣ ਲੈ। ਦਰਸ਼ਨ ਭਗਤਨ ਕੋ ਸੁਖ ਸਾਰਾ, ਕਹਿੰਦੇ ਭਗਤਾਂ ਦੇ ਦਰਸ਼ਨ ਕਰਨੇ ਹੈ ਕਿਉਂਕਿ ਦਰਸ਼ ਭਗਤਾਂ ਦੇ ਦਰਸ਼ਨ ਵਿੱਚ ਹੀ ਸਾਰੇ ਸੁਖ ਮਿਲਦੇ ਹਨ। ਧਰੁਵ ਨੇ ਸੁਣਿਓ ਨਾਮ ਜਾ ਅਸ ਜਬ ਹੀ, ਜਿਸ ਵੇਲੇ ਤੋਂ ਭਗਤ ਨੇ ਐਸਾ ਨਾਮ ਸੁਣਿਆ ਵੀ ਇਹ ਗੁਰੂ ਨਾਨਕ ਸਾਹਿਬ ਜੀ ਹੈ। ਨਮੋ ਕੀਨ ਕਰ ਜੋਰੇ ਤਬ ਹੀ, ਸੇਵੜੇ ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਇਤਰੋਂ ਭਗਤ ਨੇ ਨਮਸਕਾਰ ਕੀਤੀ। ਕਹਿਣ ਲੱਗਿਓ ਪੂਰਬ ਸੁਧ ਪਾਏ, ਲੱਗਿਆ ਹੇ ਗੁਰੂ ਨਾਨਕ ਸਾਹਿਬ ਜੀ ਮੈਂ ਤਾਂ ਪਹਿਲਾਂ ਹੀ ਇਹ ਖਬਰ ਪਾ ਲਈ ਸੀ। ਧਰ ਅਵਤਾਰ ਪ੍ਰਭੂ ਧਰ ਜਾਈ, ਪਰਮੇਸ਼ਰ ਨੇ ਧਰਤੀ ਤੇ ਜਾ ਕੇ ਗੁਰੂ ਨਾਨਕ ਸਾਹਿਬ ਦਾ ਅਵਤਾਰ ਧਾਰਨ ਕਰ ਲਿਆ। ਵਾਹਿਗੁਰੂ ਜੀ ਗੁਰੂ ਨਾਨਕ ਸਰੂਪ ਦੇ ਵਿੱਚ ਧਰਤੀ ਤੇ ਜਾ ਪਹੁੰਚੇ ਹਨ, ਮੈਨੂੰ ਪਹਿਲਾਂ ਹੀ ਖਬਰ ਆ ਗਈ ਸੀ। ਜਿਵੇਂ ਆ ਕੋਈ ਜਿਹੜੇ ਕੋਈ ਬੜੇ ਬੜੇ ਲੋਕ ਉਹਨਾਂ ਦੇ ਜਦੋਂ ਕਿਸੇ ਪਾਸੇ ਨੂੰ ਉਹਨਾਂ ਨੇ ਜਾਣਾ ਹੁੰਦਾ ਵਿਦੇਸ਼ ਯਾਤਰਾ 'ਤੇ, ਅਤੇ ਉਹ ਜਿਹੜੇ ਨੇੜਲੇ ਹੁੰਦੇ ਨਾ ਉਹਨਾਂ ਨਾਲ ਉਹ ਸਾਰੀ ਗੱਲਬਾਤ ਹੁੰਦੀ ਹੈ, ਅਤੇ ਉਹਨਾਂ ਨੂੰ ਪਹਿਲਾਂ ਪਤਾ ਲੱਗ ਜਾ, ਦੂਜਿਆਂ ਨੂੰ ਜਦੋਂ ਬਾਅਦ ਵਿੱਚ ਕਿਤੇ ਉਹ ਖਬਰਾਂ ਰਾਹੀਂ ਜਾਂ ਅਖਬਾਰਾਂ ਰਾਹੀਂ ਕੋਈ ਪਤਾ ਲੱਗਦਾ ਕਿ ਫਲਾਣੇ ਅਤੇ ਫਲਾਣੇ ਦੇਸ਼ ਨੂੰ ਜਾ ਰਿਹਾ ਪ੍ਰਧਾਨ ਮੰਤਰੀ, ਜਿਹੜੇ ਨੇੜੇ ਰਹਿਣ ਵਾਲੇ ਉਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਵੀ ਹੁਣ ਇਉਂ ਵਾਹਿਗੁਰੂ ਨੇ ਕਰਨਾ, ਇਸ ਥਾਂ ਵਿਚਰਨਾ ਹੈ। ਇਸ ਕਰਕੇ ਕਹਿੰਦਾ ਵੀ ਮਹਾਰਾਜ ਮੈਨੂੰ ਤਾਂ ਪਹਿਲਾਂ ਹੀ ਖਬਰ ਪਤਾ ਲੱਗ ਗਈ ਸੀ ਵੀ ਵਾਹਿਗੁਰੂ ਗੁਰੂ ਨਾਨਕ ਦਾ ਸਰੂਪ ਧਾਰਨ ਕਰਕੇ ਧਰਤੀ ਤੇ ਜਾਵੇਗਾ। ਆਨ ਨਿਕਟ ਮੁਝ ਦਰਸ਼ਨ ਦੀਨ, ਕਹਿੰਦਾ ਮਹਾਰਾਜ ਤੁਸੀਂ ਆ ਕੇ ਮੈਨੂੰ ਕੋਲੀ ਦਰਸ਼ਨ ਦੇ ਦਿੱਤੇ। ਲੋਚਨ ਗੋਚਰ ਸਫਲੀ ਕੀਨ, ਮੈਂ ਆਪਣੇ ਨੇਤਰਾਂ ਦੇ ਸਾਹਮਣੇ ਤੱਕ ਕੇ ਆਪਣੀ ਜਿਹੜੀ ਨੇਤਰਾਂ ਦੀ ਨਿਗਾਹ ਸਫਲੀ ਕਰ ਲਈ। ਸ੍ਰੀ ਅੰਗਦ ਜੀ ਸੁਣ ਸੁਖ ਰਾਸੂ, ਇਹ ਗੁਰੂ ਅੰਗਦ ਸਾਹਿਬ ਜੀ ਸੁਖਾਂ ਦੇ ਖਜ਼ਾਨਾ ਰੂ, ਸਤਿਗੁਰੂ ਸੁਣੋ ਪ੍ਰਸੰਗ। ਖਤ ਕੀਏ ਬਚਨ ਬਿਲਾਸੂ, ਇਸ ਤਰ੍ਹਾਂ ਤੈਨੂੰ ਭਗਤ ਨੇ ਬਹੁਤ ਪ੍ਰਸੰਨ ਹੋ ਕੇ ਗੁਰੂ ਨਾਨਕ ਸਾਹਿਬ ਦੇ ਨਾਲ ਬਚਨ ਬਿਲਾਸ ਕੀਤੇ। ਕਿਤਕ ਕਾਲ ਬੈਠੇ ਜਗ ਸਵਾਮੀ, ਭਾਈ ਬਾਲਾ ਜੀ ਕਹਿੰਦੇ ਕੁਝ ਕੁ ਸਮਾਂ ਗੁਰੂ ਨਾਨਕ ਸਾਹਿਬ ਸੰਸਾਰ ਦੇ ਮਾਲਕ ਤੈਨੂੰ ਭਗਤ ਦੇ ਕੋਲ ਬੈਠੇ ਰਹੇ। ਤੇ ਪਦ ਕਵੀ ਨਮਾਮ ਨਮਾਮੀ, ਕਵੀ ਸੰਤੋਖ ਸਿੰਘ ਜੀ ਕਹਿੰਦੇ ਐਸੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ ਤੇ ਮੈਂ ਕਵੀ ਦੀ ਵੀ ਨਮਸਕਾਰ ਨਮਸਕਾਰ ਹੈ। ਦੋਹਰਾ ਅਦਭੁਤ ਸੰਤ ਸਮਾਜ ਸਰ, ਅਗਲਾ ਪ੍ਰਸੰਗ ਪ੍ਰਾਰੰਭ ਕਰਨ ਤੋਂ ਪਹਿਲਾਂ ਕਵੀ ਜੀ ਜਿਹੜਾ ਇਸ ਸਾਧੂ ਸਿਮਰਨ ਵਾਲਿਆਂ ਦਾ ਇਕੱਠ ਹੈ ਸਮਾਗਮ ਹੈ, ਉਹਦਾ ਮਹਿਮਾ ਦਾ ਮੰਗਲ ਕਰ ਰਿਹਾ। ਜਿਹੜੇ ਸਿਮਰਨ ਵਾਲੇ ਸਵਾਸ ਸਵਾਸ ਐਸੇ ਜਿਹੜੇ ਸੰਤ ਹੈ ਉਹਨਾਂ ਦੇ ਜਿਹੜਾ ਸਮਾਜ ਹੈ ਇਕੱਠ ਹੈ, ਕਹਿੰਦੇ ਅਚਰਜੀ ਇਹ ਸਰੋਵਰ ਹੈ ਇੱਕ ਕਰ ਸ਼ਨਾਨ ਮਿਲਤਾ ਹੈ, ਉਹਦੇ ਵਿੱਚ ਜਾ ਕੇ ਜਿਹੜਾ ਸੰਤਾਂ ਦੇ ਇਕੱਠ ਵਿੱਚ ਮਿਲਣਾ ਹੈ, ਇਹ ਕਹਿੰਦੇ ਇਸ਼ਨਾਨ ਕਰਨਾ ਹੈ। ਬਾਇਸ ਤੇ ਬਿਕ ਹੋਤ ਹੈ, ਸਾਧੂਆਂ ਦੇ ਇਕੱਠ ਵਿੱਚ ਜਾ ਕੇ ਉਹਨਾਂ ਨੂੰ ਮਿਲਾਪ ਕਰਦਾ, ਕਥਾ ਕੀਰਤਨ ਸੁਣਦਾ। ਉਹ ਭਾਵੇਂ ਪਹਿਲਾਂ ਕਾਂ ਵਰਗਾ ਹੋਵੇ, ਐਵੇਂ ਕਾਂ ਕਾਂ ਨਿੰਦਿਆ ਚੁਗਲੀ ਗੰਦਗੀ ਖਾਣ ਵਾਲਾ, ਨਿੰਦਿਆ ਰੂਪ ਦਿਖਾਉਣ ਵਾਲਾ ਹੋਵੇ, ਇਸ ਤਰ੍ਹਾਂ ਕਾਂ ਬਿਰਤੀ ਵਰਗਾ ਜਿਵੇਂ ਉਹ ਕਾਂ ਸ਼ੈਤਾਨ ਹੁੰਦਾ, ਇਸ ਤਰ੍ਹਾਂ ਦਾ ਸ਼ੈਤਾਨ ਹੋਵੇ। ਕਹਿੰਦੇ ਉਹ ਪਿਕ ਫੋਤ ਹੈ, ਜਿਵੇਂ ਕੋਇਲ ਹੁੰਦੀ ਹੈ, ਇਸ ਤਰ੍ਹਾਂ ਮਿੱਠੇ ਸੁਭਾਅ ਮਿੱਠ ਬੋਲਦਾ ਹੋ ਜਾਂਦਾ ਹੈ ਜਿਹੜਾ ਇਸ ਤਰ੍ਹਾਂ ਸਾਧੂਆਂ ਦੇ ਸੰਤਾਂ ਵਿੱਚ ਮੇਲ ਮਿਲਾਪ ਕਰਦਾ ਜਾ ਮਿਲਦਾ ਹੈ। ਪੱਕ ਤੇ ਹੰਸ ਕਰਾਹੇ, ਫਿਰ ਉਹ ਜਿਹੜੇ ਮਹਾਤਮਾ ਦਾ ਮਿਲਾਪ ਹੈ ਉਹ ਸਤਸੰਗ ਹੈ, ਤੇ ਉਹ ਜਿਹੜਾ ਬਗਲੇ ਵਰਗਾ ਪਖੰਡੀ ਹੈ ਉਹਨੂੰ ਹੰਸ ਵਰਗਾ ਤੱਤ ਵੇਤਾ ਬਣਾਉਂਦੇ, ਪਰਮੇਸ਼ਰ ਦੀ ਜਾਣਨ ਵਾਲਾ ਪਛਾਣਨ ਵਾਲਾ ਗਿਆਨਵਾਨ ਬਣਾ ਦਿੰਦੇ, ਜਿਵੇਂ ਉਹ ਗੁਰੂ ਨਾਨਕ ਸਾਹਿਬ ਜੀ ਦੀ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਵੀ ਇੱਕ ਕਿਸੇ ਸੰਤ ਸੇਵੀ ਦਾ ਪ੍ਰਸੰਗ ਆਉਂਦਾ ਹੈ ਵੀ ਜਿਹੜੇ ਕੋਈ ਆਏ ਗਏ ਸੰਤ ਹੈ ਉਹਨਾਂ ਦੀ ਉਹ ਬੜੀ ਸੇਵਾ ਟਹਿਲ ਕਰਿਆ ਕਰਦਾ ਸੀ, ਅਤੇ ਜਦੋਂ ਉਹ ਵਿਦਾ ਹੋਣ ਲੱਗਦੇ ਮਹਾਤਮਾ ਫਿਰ ਉਹਨਾਂ ਤੋਂ ਪੁੱਛਦਾ ਹੱਥ ਜੋੜ ਕੇ ਵੀ ਮਹਾਰਾਜ ਦੱਸੋ ਸਾਧੂਆਂ ਸੰਤਾਂ ਦੇ ਮਿਲਣ ਦਾ ਕੀ ਫਲ ਮਿਲਦਾ, ਕੀ ਲਾਭ ਹੁੰਦਾ ਹੈ। ਉਹ ਕੋਈ ਕੋਈ ਸਾਖੀ ਸੁਣਾ ਦਿੰਦਾ, ਕੋਈ ਕੋਈ ਕਹਾਣੀ ਸੁਣਾ ਦਿੰਦਾ, ਪਰ ਇਹਦੀ ਤਸੱਲੀ ਨਾ ਹੁੰਦੀ। ਅਖੀਰ 'ਤੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੇ ਵਿੱਚ ਗਏ ਸਨ। ਇਸਨੇ ਬਹੁਤ ਮਨ ਲਾ ਕੇ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ, ਅਤੇ ਫਿਰ ਜਦੋਂ ਮਹਾਰਾਜ ਬੈਠੇ ਫਿਰ ਇਹਨੇ ਗੱਲ ਜੀ ਤੋਰੀ, ਕਹਿੰਦੇ ਮਹਾਰਾਜ ਵੀ ਮਹਾਤਮਾ ਦੇ ਨਾਲ ਜਿਹੜਾ ਕੋਈ ਮਿਲਣਾ ਜੁੜਨਾ ਸੇਵਾ ਕਰਨੀ ਉਹਦਾ ਪੂਰਾ ਪੂਰਾ ਫਲ ਕੀ ਹੁੰਦਾ। ਬੇਅੰਤ ਸਾਧੂ ਸੰਤ ਆਏ ਆ, ਤੁਸੀਂ ਵੀ ਆਓ, ਆਏ ਆ ਤੁਸੀਂ ਦੱਸੋ ਮਹਾਰਾਜ। ਮੇਰੇ ਮਨ ਵਿੱਚ ਨਿਸ਼ਚਾ ਨਹੀਂ ਹੁੰਦਾ ਕਿਉਂਕਿ ਕੋਈ ਕੋਈ ਕਹਿੰਦਾ ਫਲ, ਕੋਈ ਕੋਈ ਦੱਸਦਾ ਹੈ। ਅਤੇ ਉਸ ਵੇਲੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਵੀ ਜੇ ਪੂਰਾ ਪੂਰਾ ਹੀ ਤੂੰ ਇਹ ਤਸੱਲੀ ਕਰਨੀ ਹੈ ਨਾ, ਨਿਸ਼ਚਾ ਕਰਨਾ, ਤੂੰ ਵੀ ਆ ਜੰਗਲ ਤੋਂ ਬਾਹਰ ਬਾਹਰ ਫਲਾਨੀ ਜਗ੍ਹਾ ਉਸ ਦਰਖਤ ਦੇ ਹੇਠ ਜਾ ਕੇ ਬੈਠਿਆ ਕਰ, ਤੈਨੂੰ ਉੱਥੋਂ ਤਸੱਲੀ ਬਖਸ਼ ਉੱਤਰ ਮਿਲ ਜਾਊਗਾ। ਇਹ ਸੁਣ ਕੇ ਬੜਾ ਅਚਰਜ ਹੋਇਆ ਵੀ ਇਹ ਸਾਧੂ ਅਚਰਜ ਹੀ ਹੈ, ਵੀ ਉੱਥੋਂ ਕਿਵੇਂ ਮੈਨੂੰ ਪਤਾ ਲੱਗੂਗਾ। ਗੁਰੂ ਮਹਾਰਾਜ ਦਾ ਬਚਨ ਮੰਨ ਕੇ ਅੰਮ੍ਰਿਤ ਵੇਲੇ ਜਿੱਥੇ ਕੋ ਜਿਸ ਤਰਫ ਦੱਸਿਆ ਸੀ ਉਹ ਦਰਖਤ ਜਾ, ਉੱਥੇ ਜਾ ਬੈਠਾ ਹੇਠਾਂ। ਜਦੋਂ ਇਹਦੀ ਨਿਗਾਹ ਤਾਂ ਨੂੰ ਪਈ ਅਤੇ ਉਹ ਕਾਂ ਅਤੇ ਕੌਣੀ ਸੀ, ਇਹਨੂੰ ਦੇਖਦਿਆਂ ਸਾਰ ਉਹਨਾਂ ਨੇ ਆਪਣਾ ਸਰੀਰ ਜਿਹਾ ਬਦਲ ਗਿਆ, ਉਹ ਬਗਲੇ ਬਣ ਗਏ, ਬਗਲਾ ਅਤੇ ਬਗਲੀ ਬਣ ਗਏ। ਇਹ ਮਹਾਰਾਜ ਕੋਲ ਕਹਿੰਦਾ ਮਹਾਰਾਜ ਉੱਤਰ ਤਾਂ ਕੋਈ ਮਿਲਿਆ ਨਹੀਂ ਹੈ, ਜਦੋਂ ਮੈਂ ਉੱਪਰ ਨੂੰ ਝਾਕਿਆ ਸੀ ਪਹਿਲਾਂ ਉਹ ਕਾਂ ਅਤੇ ਕੌਣੀ ਸੀ, ਮੇਰੇ ਦੇਖਦਿਆਂ ਦੇਖਦਿਆਂ ਮਹਾਰਾਜ ਬਗਲਾ ਅਤੇ ਬਗਲੀ ਬਣ ਗਏ। ਮਹਾਰਾਜ ਕਹਿੰਦੇ ਵੀ ਕੱਲ੍ਹ ਨੂੰ ਫੇਰ ਜਾਈ, ਉੱਥੋਂ ਹੀ ਉੱਤਰ ਮਿਲੂਗਾ। ਅਗਲੇ ਦਿਨ ਗਿਆ ਉਹ ਦਰਖਤ ਇਹ ਬੈਠਾ, ਜਦੋਂ ਤਾਂ ਨੂੰ ਝਾਕਿਆ ਇਹਦੇ ਦੇਖਦਿਆਂ ਦੇਖਦਿਆਂ ਉਹਨਾਂ ਨੇ ਭੇਖ ਸਰੀਰ ਜਿਹਾ ਬਦਲ ਗਿਆ ਅਤੇ ਉਹ ਬਗਲਿਆਂ ਤੋਂ ਅੱਗੇ ਹੰਸ ਬਣ ਗਏ। ਫਿਰ ਆਇਆ ਕਹਿਣ ਲੱਗਿਆ ਮਹਾਰਾਜ ਅੱਜ ਉਹ ਬਗਲੇ ਤੋਂ ਹੰਸ ਬਣ ਗਏ ਨੇ, ਜਵਾਬ ਤਾਂ ਨਹੀਂ ਕੋਈ ਮਿਲਿਆ। ਗੁਰੂ ਮਹਾਰਾਜ ਕਹਿੰਦੇ ਕੱਲ੍ਹ ਨੂੰ ਹੁਣ ਤੀਜੀ ਵਾਰ ਜਾਈ, ਫਿਰ ਤੈਨੂੰ ਉੱਤਰ ਮਿਲ ਜਾਊਗਾ। ਫਿਰ ਜਦੋਂ ਗਿਆ ਇਹਨੂੰ ਦੇਖ ਕੇ ਹੰਸ ਇਸਤਰੀ ਪੁਰਸ਼ ਰੂਪ ਦੇ ਵਿੱਚ ਹੀ ਆ ਗਏ ਅਤੇ ਆ ਕੇ ਇਹਦੇ ਚਰਨਾਂ 'ਤੇ ਉਹਨਾਂ ਨੇ ਮੱਥਾ ਟੇਕਦਾ ਕਹਿੰਦੇ ਵੀ ਤੂੰ ਧੰਨ ਹੈ। ਕਹਿਣ ਲੱਗਿਆ ਵੀ ਮੈਂ ਧੰਨ ਕਿਵੇਂ ਹੈ? ਕਹਿੰਦੇ ਤੂੰ ਧੰਨਤਾ ਜੋ ਇਸ ਕਰਕੇ ਵੀ ਪੂਰਨ ਸੰਤ ਦੇ ਤੂੰ ਦਰਸ਼ਨ ਕਰਕੇ ਆਉਂਦਾ ਰਿਹਾ, ਤੇਰੇ ਦਰਸ਼ਨ ਕਰਕੇ ਸਾਨੂੰ ਆ ਲਾਭ ਹੁੰਦਾ ਰਿਹਾ ਰੋਜ਼ ਦੀ ਰੋਜ਼। ਪਹਿਲੇ ਦਿਨ ਅਸੀਂ ਕਾਂ ਕੌਣੀ ਸੀ, ਉਹ ਪੂਰਨ ਸੰਤ ਦੇ ਦਰਸ਼ਨ ਕਰਕੇ ਆਇਆ, ਤੇਰੇ ਦਰਸ਼ਨ ਕਰਕੇ ਸਾਡੀ ਦੇਹ ਬਦਲ ਗਈ, ਅਸੀਂ ਬਗਲੇ ਬਣ ਗਏ, ਚਿੱਟੇ ਹੋ ਗਏ, ਪਾਪ ਧੋਤੇ ਗਏ। ਦੂਜੇ ਦਿਨ ਫਿਰ ਤੂੰ ਦਰਸ਼ਨ ਕਰਕੇ ਆਇਆ, ਫਿਰ ਸਾਨੂੰ ਫਲ ਤੇਰੇ ਦਰਸ਼ਨ ਰਾਹੀਂ ਮਿਲਿਆ, ਅਸੀਂ ਹੰਸ ਬਣ ਗਏ। ਅਤੇ ਅੱਜ ਹੁਣ ਤੀਜੀ ਵਾਰ ਦਰਸ਼ਨ ਕਰਕੇ ਸਾਨੂੰ ਵੇਖ ਲਾ ਮਨੁੱਖਾਂ ਦੇ ਬੜੀ ਦੁਰਲੱਭ ਹੈ, ਉਹ ਪ੍ਰਾਪਤ ਹੋ ਗਈ। ਇਸ ਕਰਕੇ ਵੀ ਤੂੰ ਧੰਨ ਹੈ ਜਿਹੜਾ ਪੂਰਨ ਮਹਾਤਮਾ ਦੀ ਸੇਵਾ ਕਰਦਾ ਹੈ ਅਤੇ ਉਹਨਾਂ ਦੇ ਦਰਸ਼ਨ ਕਰਦਾ ਹੈ। ਚੱਲ ਵੀ ਨਾਨੂੰ ਵੀ ਚੱਲ ਉਹ ਪੂਰਨ ਸੰਤਾਂ ਦੇ ਦਰਸ਼ਨ ਕਰਾ ਅਤੇ ਸਾਨੂੰ ਮੁਕਤ ਕਰ, ਸਾਨੂੰ ਕਲਿਆਣ ਬਖ ਦੇ। ਇਸ ਤਰ੍ਹਾਂ ਕਹਿ ਕੇ ਫਿਰ ਉਹ ਦੋਹਾਂ ਨੂੰ ਨਾਲ ਆਇਆ, ਉਹ ਵੀ ਆ ਕੇ ਮਹਾਰਾਜ ਦੇ ਚਰਨੀ ਪੈ ਗਏ। ਮਹਾਰਾਜ ਧੰਨ ਹੋ, ਕਿਹੋ ਜਿਹੀਆਂ ਟੇਢੀਆਂ ਪੰਛੀਆਂ ਦੀਆਂ ਜੂਨਾਂ 'ਚੋਂ ਬਦਲ ਕੇ ਸਾਨੂੰ ਮਹਾਰਾਜ ਬਹਾਨੇ ਬਣਾ ਕੇ ਤਾਰਨ ਵਾਲੇ ਉਹ ਮੁਕਤ ਹੋ ਗਏ, ਕਲਿਆਣ ਹੋ ਗਈ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੁੱਛਣ ਲੱਗੇ, ਕਹਿੰਦੇ ਵੀ ਲੈ ਹੁਣ ਤੇਰੀ ਤਸੱਲੀ ਹੋ ਗਈ। ਕਹਿਣ ਲੱਗਾ ਮਹਾਰਾਜ ਜਦੋਂ ਰੱਬ ਆਪ ਹੀ ਆ ਜਾਏ ਫਿਰ ਤਸੱਲੀ ਕਿਵੇਂ ਨਾ ਹੋਊਗੀ, ਤਾਂ ਆਪ ਹੀ ਆ ਗਈ। ਇਸ ਕਰਕੇ ਉਹ ਇਹ ਦ੍ਰਿਸ਼ਟਾਂਤ ਵਜੋਂ ਕਬੀਰ ਜੀ ਇਹ ਮੰਗਲ ਵਿੱਚ ਲੈ ਰਿਹਾ ਵੀ ਬਾਇਸ ਤੇ ਪਿੱਕ ਹੋਤ ਹੈ, ਜਿਹੜਾ ਸਿਮਰਨ ਕਰਨ ਵਾਲਿਆਂ ਦਾ ਇਕੱਠ ਹੈ, ਜਾਣੀ ਉਹ ਸਭਾ ਹੈ, ਸਤਸੰਗਤ ਹੈ। ਇਹ ਬਹੁਤ ਅਚਰਜ ਸਰੋਵਰ ਹੈ, ਇਹਦੇ ਵਿੱਚ ਜਿਹੜਾ ਮਿਲਾਪ ਕਰਨ ਆ ਕੇ ਮਿਲਣਾ, ਇਹ ਇਸ਼ਨਾਨ ਕਰਨਾ ਹੈ। ਇਹ ਜਿਵੇਂ ਉਹ ਕਾਲੇ ਕਾਂ ਤੋਂ ਨਹਾ ਨਹਾ ਕੇ ਹੰਸਦੇ ਸੀ ਨਾ, ਗੁਰੂ ਰਾਮਦਾਸ ਸਾਹਿਬ ਦੇ ਸਰੋਵਰ ਦੁੱਖ ਭੰਜਨੀ ਵੇਰੀ, ਕਹਿੰਦੇ ਇੱਥੇ ਵੀ ਇਹ ਕਾਲੇ ਕਾਵਾਂ ਵਰਗੇ ਜਿਹੜੇ ਪਾਪੀ ਲੋਕ ਹੈ, ਕਾਂ ਵਰਗੇ ਨਿਕੰਮੇ ਹੈ, ਉਹ ਕੋਇਲ ਵਰਗੇ ਹੋ ਜਾਂਦੇ, ਮਿੱਠ ਬੋਲੜੇ ਹੋ ਜਾਂਦੇ, ਚੰਗੇ ਸੁਭਾਅ ਵਾਲੇ ਹੁੰਦੇ ਹੈ। ਇਸੇ ਤਰ੍ਹਾਂ ਬਗਲੇ ਤੋਂ, ਪਖੰਡੀਆਂ ਤੋਂ ਤਤ ਬੇਤੇ ਕਰਨ ਦੇ ਬ੍ਰਹਮ ਬੇਤੇ ਬਣਾ ਦਿੰਦੇ ਹਨ। ਸ੍ਰੀ ਬਾਲਾ ਸੁੰਦਰ ਵਾਚ ਚੌਪਈ, ਬਾਲਾ ਕਹਿਤ ਰੁਚਰ ਇਤਿਹਾਸਾ। ਭਾਈ ਬਾਲਾ ਜੀ ਜੋ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਇਤਿਹਾਸ ਉਹ ਕਹਿ ਰਿਹਾ ਹੈ। ਸ੍ਰੀ ਅੰਗਦ ਜੀ ਸੁਣ ਸੁਖ ਰਾਸਾ, ਗੁਰੂ ਅੰਗਦ ਸਾਹਿਬ ਸਾਰੇ ਸੁਖਾਂ ਦੇ ਖਜ਼ਾਨਾ ਰੂਪ, ਸੁਣੋ ਅਗਲਾ ਇਤਿਹਾਸ ਪ੍ਰਸੰਗ। ਹਮ ਕੋ ਧਰੁਵ ਲੋਕ ਮਹਿਸ਼ੋਰਾ, ਇਹ ਗੁਰੂ ਨਾਨਕ ਸਾਹਿਬ ਜੀ ਸਾਨੂੰ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਦੋਹਾਂ ਨੂੰ ਕਹਿੰਦੇ ਧਰੂ ਲੋਕ ਦੇ ਵਿੱਚ ਹੀ ਛੱਡ ਦਿੱਤਾ। ਗਮ ਨੇ ਸੱਚ ਖੰਡ ਕੀ ਔਰ, ਸਾਨੂੰ ਦੋਹਾਂ ਨੂੰ ਇੱਥੇ ਛੱਡ ਕੇ ਆਪ ਗੁਰੂ ਨਾਨਕ ਸਾਹਿਬ ਜੀ ਸੱਚਖੰਡ ਤਰਫ ਤਰ ਚੱਲ ਪਏ। ਤੇ ਬਿਰਤਾਂਤ ਦੇਖਿਓ ਨਹਿ ਕੈਸੇ, ਇਹ ਗੁਰੂ ਅੰਗਦ ਸਾਹਿਬ ਜੀ ਉਹ ਸੱਚਖੰਡ ਕਿਹੋ ਜਿਹਾ, ਉਹ ਜਿਹੜਾ ਪ੍ਰਸੰਗ ਹੈ ਉਹ ਤਾਂ ਮੈਂ ਕਹਿੰਦੇ ਉਸ ਮੈਂ ਦੇਖਿਆ ਨੀ। ਜੋ ਮੈਂ ਸੁਣਿਓ ਸੁਨਾਵੋ ਤੈਸੇ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਸੱਚਖੰਡ ਦੇ ਦਰਸ਼ਨ ਕਰਕੇ ਆਏ ਸੀ। ਮੈਂ ਉਹਨਾਂ ਨੂੰ ਪੁੱਛਿਆ ਮਹਾਰਾਜ ਸੱਚਖੰਡ ਕਿਹੋ ਜਿਹਾ ਹੈ, ਉਹ ਮੈਂ ਗੁਰੂ ਅੰਗਦ ਸਾਹਿਬ ਜੀ ਤੁਹਾਨੂੰ ਸੁਣਾ ਦਿੰਦਾ ਵੀ ਸੱਚਖੰਡ ਇਹੋ ਜਿਹਾ ਸਥਾਨ। ਸ਼ਿਨਕ ਵਿਖੇ ਪਹੁੰਚੇ ਸੁਖਦਾਨੀ, ਇਹ ਗੁਰੂ ਅੰਗਦ ਸਾਹਿਬ ਜੀ ਸੁਖ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ, ਕੋਈ ਬਹੁਤਾ ਸਮਾਂ ਨਹੀਂ ਲੱਗਿਆ, ਖੋਲਣ ਮੀਚਣ ਦੇ ਸਮੇਂ ਵਿੱਚ ਹੀ ਜਾ ਪਹੁੰਚੇ। ਜੇ ਸੁਠ ਰਚਨਾ ਬਣੀ ਮਹਾਨੀ, ਸੱਚਖੰਡ ਦੀ ਜਿਹੜੀ ਰਚਨਾ ਹੈ ਬਣਤਰ ਹੈ ਬਹੁਤ ਸੋਹਣੀ ਬਣੀ, ਸੁੰਦਰ ਬਣੀ ਹੋਈ ਹੈ। ਅਨਕ ਵਿਦਨ ਕੇ ਉਪਬਨ ਰੂਰੇ, ਹੁਣ ਹੈ ਤਾਂ ਵੀ ਨਾਨਕ ਕਥਨਾ ਕਰੜਾ ਸਾਰ ਵੀ ਉਸ ਅਸਥਾਨ ਦਾ ਜਿਹੜਾ ਕਰਨ ਕਥਨ ਹੈ ਉਹ ਬਹੁਤ ਔਖਾ ਹੈ। ਜਿਵੇਂ ਸਾਰ ਲੋਹਾ ਹੈ ਨਾ, ਉਹ ਸਖ਼ਤ ਹੁੰਦੇ ਹੋ, ਉਸ ਸਥਾਨ ਦਾ ਲੋਹੇ ਵਾਂਗੂ ਕਥਨ ਕਰਨਾ ਔਖਾ ਹੈ, ਪਰ ਸਾਜੀ ਸਮਝ ਗੋਚੇ ਕਰਨ ਵਾਸਤੇ, ਸਾਨੂੰ ਸਮਝਾਉਣ ਵਾਸਤੇ ਕਵੀ ਜੀ ਨੇ ਸੁਖੱਲੇ ਢੰਗ ਦੇ ਨਾਲ ਇਹੋ ਜਿਹੇ ਪ੍ਰਮਾਣ ਜੇ ਇੱਥੋਂ ਦੀ ਰਚਨਾ, ਜਿਵੇਂ ਕੋਈ ਬਗੀਚੀ ਹੋਵੇ ਬਹੁਤ ਸੁੰਦਰ, ਉੱਥੇ ਫੁੱਲ ਵਗੈਰਾ ਹੋਰ ਤਰ੍ਹਾਂ ਤਰ੍ਹਾਂ ਦੇ ਭੋਰੇ ਗੁੰਜਾਰ ਰਹੇ, ਅਸੀਂ ਕਹਿੰਦੇ ਵੀ ਇਹ ਪਾਰਕ ਬਹੁਤ ਵਧੀਆ, ਬਹੁਤ ਬਗੀਚੀ ਵਧੀਆ ਹੈ। ਇਸ ਤਰ੍ਹਾਂ ਜਾਣੀ ਸਾਡੀ ਸਮਝ ਗੋਚਰਾ ਕਰਨ ਵਾਸਤੇ ਕੋਈ ਉਹ ਥੋੜ੍ਹਾ ਜਿਹਾ ਉਸ ਸਥਾਨ ਦਾ ਕਥਨ ਕਰਨ ਲੱਗੇ ਹਨ, ਉਸ ਸਥਾਨ ਦਾ ਕਥਨ ਤਾਂ ਹੋ ਨਹੀਂ ਸਕਦਾ ਹੈ। ਸੋ ਜਿਵੇਂ ਕਵੀ ਜੀ ਉਹ ਸਾਨੂੰ ਸਮਝਾਉਣ ਲਈ ਕਹਿ ਰਹੇ ਹਨ, ਅਨਕ ਵਿਦਨ ਕੇ ਉਪਬਨ ਰੂਰੇ, ਜਿਹੜਾ ਸੱਚਖੰਡ ਵਾਲਾ ਸਥਾਨ ਹੈ, ਕਹਿੰਦੇ ਅਨੇਕਾਂ ਤਰ੍ਹਾਂ ਦੇ ਉੱਥੇ ਸੋਹਣੇ ਕਹਿੰਦੇ ਸੁੰਦਰ ਬਾਗ ਬਗੀਚੇ ਹਨ, ਸ਼ਾਖਾ ਨੀਵੀ ਫਲਨ ਰਸ ਪੂਰੇ, ਕਹਿੰਦੇ ਟਾਹਣੀਆਂ ਉਹਨਾਂ ਦੀਆਂ ਚੁੱਕੀਆਂ ਹੋਈਆਂ ਤੇ ਬੜੇ ਕਹਿੰਦੇ ਜਿਹੜੇ ਫਲ ਹੈ ਰਸਾਂ ਨਾਲ ਭਰੇ ਪਏ ਹਨ, ਕੁਸਮ ਬਾਟਕਾ ਬਣੀ ਸੁਹਾਈ, ਫਿਰ ਉੱਥੇ ਸੱਚਖੰਡ ਵਿੱਚ ਕਹਿੰਦੇ ਫੁੱਲਾਂ ਦੀਆਂ ਜਿਹੜੀਆਂ ਬਗੀਚੀਆਂ ਬੜੀਆਂ ਸੋਕ ਨੂੰ ਬਣੀਆਂ ਹੋਈਆਂ, ਫੁੱਲਾਂ ਦੀਆਂ ਬਗੀਚੀਆਂ ਖਿੜ ਰਹੀਆਂ ਹਨ, ਭੌਰ ਗੁੰਜਾਰ ਜਿਨਹੈ ਪਰ ਲਾਈ, ਕਹਿੰਦੇ ਫੁੱਲਾਂ ਦੀਆਂ ਬਗੀਚੀਆਂ ਪਰ ਜਿਹੜੇ ਭੌਰੇ ਹੈ ਉਹਨਾਂ ਨੇ ਗੁਜ਼ਾਰ ਲਾਈ, ਉਡਾਰੀਆਂ ਮਾਰਦੇ ਗੂੰ ਗੂੰ ਕਰਦੇ ਫਿਰ ਰਹੇ, ਕਰ ਹੈ ਨਿਰੰਤਰ ਹਰ ਜਸ ਗਾਨਾ। ਇਸੇ ਤਰ੍ਹਾਂ ਸੱਚਖੰਡ ਦੇ ਵਿੱਚ ਇੱਕ ਰਾਸ ਕਹਿੰਦੇ ਵਾਹਿਗੁਰੂ ਦਾ ਜਸ ਦਾ ਗਾਣਾ ਹੋ ਰਿਹਾ ਹੈ। ਹੰਸ ਕੀਰ ਪਿਕ ਜੇ ਖਗ ਨਾਨਾ। ਹੋਰ ਕਹਿੰਦੇ ਇਸ ਤਰ੍ਹਾਂ ਹੰਸ ਵੀ, ਤੋਤੇ ਵੀ, ਕੋਇਲਾਂ ਵੀ, ਹੋਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਕੋਈ ਪੰਛੀ ਹਨ। ਪੌਰ ਵੱਡੋ ਸੁੰਦਰ ਉਜਿਆਰਾ। ਆਹ ਸੱਚਖੰਡ ਦਾ ਜਿਹੜਾ ਪਹਿਲਾ ਦਰਵਾਜ਼ਾ ਹੈ ਨਾ, ਉਹ ਕਹਿੰਦੇ ਬਹੁਤ ਸੁੰਦਰ ਤੇ ਉੱਜਲ ਹੈ, ਚਿੱਟਾ ਹੈ। ਹੀਰੇ ਮਾਣਿਕ ਲੱਗੇ ਅਪਾਰਾ। ਇਸ ਬਾਹਰਲੇ ਦਰਵਾਜ਼ੇ ਤੇ ਹੀਰੇ ਤੇ ਮਾਣਿਕ ਬੇਅੰਤ ਬੇਅੰਤੀ ਲੱਗੇ ਹੋਏ ਹਨ। ਆਹ ਭਗਤ ਜਿਨ ਮੋਖ ਸ਼ਲੋਕਾ। ਉਹ ਜਿਹੜਾ ਕਹਿੰਦੇ ਪਹਿਲਾ ਦਰਵਾਜ਼ਾ, ਪਹਿਲੀ ਦਰਸ਼ਨੀ ਡਿਓੜੀ, ਉੱਥੇ ਕਹਿੰਦੇ ਜਿਹੜੇ ਸਲੋਕ ਮੁਕਤੀ ਵਾਲੇ ਭਗਤ ਹੈ ਉਹ ਉੱਥੇ ਰਹਿ ਰਹੇ ਹਨ। ਵਿਚਰਤ ਹੈ ਹਰਖਤ ਜਿਨ ਬਿਨ ਸ਼ੋਕਾ। ਸਲੋਕ ਮੁਕਤੀ ਵਾਲੇ ਭਗਤ ਕਹਿੰਦੇ ਉੱਥੇ ਫਿਰ ਰਹੇ ਹਨ, ਬਿਨਾਂ ਸ਼ੋਕ ਤੋਂ ਖੁਸ਼ ਹੋ ਕੇ, ਪ੍ਰਸੰਨ ਹੋ ਕੇ। ਇਹ ਚਾਰ ਤਰ੍ਹਾਂ ਦੀਆਂ ਮੁਕਤੀਆਂ, ਚਾਰ ਤਰ੍ਹਾਂ ਦੇ ਭਗਤਾਂ ਨੂੰ ਘਾਲਣਾ ਅਨੁਸਾਰ ਮਿਲਦੀਆਂ। ਯਾਨੀ ਇੱਕ ਸਲੋਕ ਮੁਕਤੀ ਸਭ ਤੋਂ ਪਹਿਲੀ ਹੈ, ਵੀ ਉਸ ਬੇਕੁੰਠ ਲੋਕ ਵਿੱਚ ਪਹੁੰਚ ਜਾਣਾ, ਜਿਵੇਂ ਕੋਈ ਚੰਡੀਗੜ੍ਹ ਜਾਂ ਦਿੱਲੀ ਪਹੁੰਚ ਜਾਏ, ਬਾਕੀ ਭਾਵੇਂ ਉੱਥੇ ਦੀ ਸਹੂਲਤੀਆਂ ਹੋਣ ਨਾ ਹੋਣ, ਇੱਕ ਰਹਿਣਾ ਮਿਲ ਜਾਣਾ ਉਸ ਲੋਕ ਵਿੱਚ। ਇਸ ਤਰ੍ਹਾਂ ਕਮਾਈ ਅਨੁਸਾਰ ਇਹ ਸਲੋਕ ਮੁਕਤੀ ਹੈ, ਵੀ ਉਹ ਬੇਕੁੰਠ ਲੋਕ ਵਿੱਚ ਪਹੁੰਚ ਜਾਂਦੇ ਹਨ। ਯਾਨੀ ਜਿਵੇਂ ਕੋਈ ਸੋਹਣੇ ਬਾਗ ਬਗੀਚਿਆਂ ਵਿੱਚ ਰਹਿਣ ਲੱਗ ਪਏ, ਉਹ ਤਾਂ ਰਾਜਿਆਂ ਮਹਾਰਾਜਿਆਂ ਨੂੰ, ਬਾਗ ਦੇ ਮਾਲਕ ਨੂੰ ਵੀ ਸਾਰੀਆਂ ਸਹੂਲਤਾਂ ਹੁੰਦੀਆਂ, ਪਰ ਰਹਿਣ ਵਾਲੇ ਨੂੰ ਵੀ ਕੋਈ ਫੁੱਲ ਫੁੱਲ ਤਾਂ ਹੋਰ, ਬਾਕੀ ਫਲ ਫੁੱਲ ਤਾਂ ਖਾਣ ਨੂੰ ਮਿਲ ਹੀ ਜਾਂਦੇ ਨੇ। ਇਸ ਤਰ੍ਹਾਂ ਕਹਿੰਦੇ ਉਸ ਲੋਕ ਮੁਕਤੀ ਵਾਲੇ ਜਿਹੜੇ ਭਗਤ ਉਹ ਪਹਿਲੇ ਦਰਵਾਜ਼ੇ ਤੇ ਰਹਿ ਰਹੇ ਤੇ ਵਿਚਰ ਰਹੇ ਆ, ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ ਉਹਨਾਂ ਨੂੰ। ਸੁਪਨੇ ਮਾਤਰ ਜਹਿਨਾ ਬਿਕਾਰਾ। ਫਿਰ ਕਹਿੰਦੇ ਪ੍ਰਤੱਖ ਤਾਂ ਬੇਕਾਰ ਬਾਸ਼ਨਾ ਕੀ ਹੋਣੀ ਆ, ਸੁਪਨੇ ਦੇ ਵਿੱਚ ਵੀ ਉਹਨਾਂ ਨੂੰ ਇਹੋ ਜਿਹੇ ਫੁਰਨੇ ਮਾੜੇ ਨੀ, ਬੇਕਾਰਾਂ ਵਾਲੇ ਫੁਰਦੇ। ਹਿਰਦੈ ਪ੍ਰਕਾਸ਼ ਹੈ ਗਿਆਨ ਅਪਾਰਾ। ਸਾਰੇ ਸਲੋਕ ਮੁਕਤੀ ਵਾਲੇ ਭਗਤਾਂ ਦੇ ਹਿਰਦੇ ਵਿੱਚ ਮਹਾਨ ਜਿਹੜਾ ਗਿਆਨ ਦਾ ਪ੍ਰਕਾਸ਼ ਹੋ ਰਿਹਾ ਪ੍ਰਗਟ ਹੀ। ਸੁੰਦਰ ਮੰਦਰ ਕੰਚਨ ਕੇਰੇ। ਇਹਨਾਂ ਭਗਤਾਂ ਦੇ ਰਹਿਣ ਵਾਸਤੇ ਕਹਿੰਦੇ ਜਿਹੜੇ ਸੋਹਣੇ ਸੋਨੇ ਦੇ ਮਕਾਨ ਹਨ ਬਣੇ ਹੋਏ। ਖਚੀ ਮਨਨ ਜਗ ਮਗਤ ਕਨੇਰੇ। ਉਹਨਾਂ ਕਹਿੰਦੇ ਮਕਾਨਾਂ ਵਿੱਚ ਮਨੀਆਂ ਜੜਤ ਕੀਤੀਆਂ, ਬੜੇ ਚਮਕ ਦਮ ਕਰੇ ਦੂਰੋਂ ਹੀ। ਸਿਲਾ ਫਟਕ ਕੀ ਮਲਿਆ ਪਾਟਾ। ਉੱਥੇ ਜਿਹੜੀਆਂ ਸਿਲਾ ਹਨ ਕਹਿੰਦੇ ਉਹ ਕਹਿੰਦੇ ਕੱਚ ਦੀਆਂ ਹਨ। ਇਸ ਤਰ੍ਹਾਂ ਹੀ ਜਿਹੜੇ ਕੋਈ ਉਹ ਕਪਾੜ ਕੇ ਤਖਤੇ ਹਨ, ਦਰਵਾਜ਼ੇ ਲੱਗੇ ਹੋਏ, ਉਹ ਚੰਦਨ ਦੇ ਹਨ। ਮੁਕਤਾ ਕੀ ਤੋਰਨ ਦਰ ਠਾਟਾ। ਉਹਨਾਂ ਦਰਵਾਜ਼ਿਆਂ ਦੇ ਅੱਗੇ ਮੋਤੀਆਂ ਦੀਆਂ ਬੰਧਨ ਵਾਰਾਂ ਕਹਿੰਦੇ ਦਰਵਾਜ਼ੇ ਤੇ ਬੰਨੀਆਂ ਸਜ ਰਹੀਆਂ ਹਨ। ਤਹ ਜਬ ਪਹੁੰਚੇ ਸ੍ਰੀ ਗੁਣ ਖਾਨੇ। ਉਸ ਜਿੱਥੇ ਉਹ ਸਲੋਕ ਮੁਕਤੀ ਵਾਲੇ ਭਗਤ ਰਹਿ ਰਹੇ ਹੈ, ਗੁਣਾਂ ਦੇ ਖਾਨ, ਜਦੋਂ ਉਸ ਸਲੋਕ ਮੁਕਤੀ ਵਾਲੇ ਅਸਥਾਨ ਤੇ ਜਾ ਪਹੁੰਚੇ ਹਨ ਸਤਿਗੁਰੂ ਜੀ। ਭਗਤਨ ਸਭਨ ਬੰਦਨਾ ਠਾਨੇ। ਸਲੋਕ ਮੁਕਤੀ ਵਾਲੇ ਭਗਤ ਸਾਰਿਆਂ ਨੇ ਆ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ। ਅਨਕ ਭਾਂਤ ਕੀ ਉਸਤਤ ਕਰਕੇ। ਉਹਨਾਂ ਸਾਰਿਆਂ ਭਗਤਾਂ ਨੇ ਰਲ ਮਿਲ ਕੇ ਅਨੇਕਾਂ ਤਰ੍ਹਾਂ ਦੀ ਮਹਾਰਾਜ ਦੀ ਉਸਤੀ ਵਡਿਆਈ ਕੀਤੀ ਹੈ। ਪਰਮ ਸੁਖੀ ਭੇ ਰੂਪ ਨਿਹਾਰ ਕੇ। ਗੁਰੂ ਨਾਨਕ ਸਾਹਿਬ ਦਾ ਸੋਹਣਾ ਸਰੂਪ ਦੇਖ ਕੇ ਮਹਾਨ ਹੀ ਪ੍ਰਸੰਨ ਖੁਸ਼ ਹੋਏ ਹਨ। ਤਹਿ ਤੇ ਗਮਨੇ ਬਹੁਰ ਅਗਾਰੀ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਉਹ ਜਿਹੜੇ ਸਲੋਕ ਮੁਕਤੀ ਵਾਲੇ ਭਗਤ ਹੈ ਉਹਨਾਂ ਤੋਂ ਫਿਰ ਗੁਰੂ ਨਾਨਕ ਸਾਹਿਬ ਜੀ ਅੱਗੇ ਨੂੰ ਚਲੇ ਗਏ। ਬਣੀ ਮੰਦਰਨ ਉਪਮਾ ਭਾਰੀ। ਅਗਲੇ ਜਿਹੜੇ ਕੋਈ ਮਕਾਨ ਆ ਉਹਨਾਂ ਦੀ ਭਾਰੀ ਉਪਮਾ ਭਾਰੀ ਸੋਭਾ ਬੰਠਣ ਰਹੀ ਹੈ। ਅਜਰਨ ਵਿਖੇ ਮਨਨ ਗਚਕਾਰੀ। ਜਿੰਨੇ ਵੀ ਮਕਾਨ ਹੈ ਸਾਰਿਆਂ ਦੇ ਵਿਹੜਿਆਂ ਦੇ ਵਿੱਚ ਕਹਿੰਦੇ ਮਣੀਆਂ ਜੜਤ ਕੀਤੀਆਂ ਹੋਈਆਂ। ਜਿਨਕੇ ਬਰਨ ਅਨੇਕ ਪ੍ਰਕਾਰੀ। ਇਹਨਾਂ ਮਣੀਆਂ ਦੇ ਜਿਹੜੇ ਵਰਨ ਕੇ ਰੰਗ ਅਨੇਕਾਂ ਤਰ੍ਹਾਂ ਦੇ ਹੈ। ਬਸ ਹੈ ਭਗਤ ਤਿੰਨ ਬੀਚ ਅਨੂਪਾ। ਮਕਾਨਾਂ ਮੰਦਰਾਂ ਵਿੱਚ ਕਹਿੰਦੇ ਜਿਹੜੇ ਕੋਈ ਉਪਮਾ ਤੋਂ ਰਹਿਤ ਭਗਤ ਉਹ ਬਸ ਰਹੇ ਹਨ। ਜਿਨਹੀ ਪਾਈ ਮੋਖ ਸਰੂਪਾ। ਜਿਨ੍ਹਾਂ ਨੇ ਕਹਿੰਦੇ ਸਰੂਪ ਰੂਪੀ ਮੁਕਤੀ ਪਾਈ ਹੋਈ ਹੈ, ਵੀ ਜਿਹੋ ਜਿਹਾ ਭਗਵਾਨ ਵਿਸ਼ਨੂੰ ਦਾ ਸਰੂਪ ਹੈ, ਸਰੀਰ ਦਾ ਉਹੇ ਜਾ ਉਹਨਾਂ ਦਾ ਸਰੀਰ ਦਾ ਸਰੂਪ ਹੈ। ਪ੍ਰੀਤ ਬਸਨ ਤਨ ਸਿਆਮ ਸੁਵਰਨ, ਭਗਵਾਨ ਵਿਸ਼ਨੂੰ ਵਾਂਗੂ ਕਹਿੰਦੇ ਪੀੜੇ ਕੱਪੜੇ ਪਾਏ ਹੈ, ਸਰੀਰ ਵੀ ਉਹਨਾਂ ਦਾ ਸਿਆਮ ਹੈ, ਨੀਲਾ ਹੈ ਰੰਗ। ਅਤ ਸੁੰਦਰ ਸ਼ਬ ਮਨ ਕੀ ਹਰਨਾ, ਅਤੀ ਕਹਿੰਦੇ ਸੁੰਦਰ ਛਵੀ ਹੈ ਮਨ ਨੂੰ ਚੁਰਾਉਣ ਵਾਲੀ, ਦੋਹਰਾ ਨੀਲ ਸਿਲਾ ਪਰ ਭੋਗ ਜਿਉ, ਕਹਿੰਦੇ ਜਿਵੇਂ ਨੀਲੀ ਸਿਲਾ ਹੋਵੇ ਉਹਦੇ ਉੱਪਰ ਭੋਗ ਨੀ ਭੌਰ ਜਿਵੇਂ ਭੋਰੇ, ਆਤਪ ਭਰਿਓ ਸੁਹਾਏ, ਕਹਿੰਦੇ ਨੀਲੇ ਰੰਗ ਦੀ ਪਹਾੜੀ ਸਿਲਾ ਉੱਪਰ ਸਵੇਰ ਦੇ ਸਮੇਂ ਜਿਵੇਂ ਕਹਿੰਦੇ ਧੁੱਪ ਪੈਂਦੀ ਸੋਹਣੀ ਹੋਏ ਹੋਵੇ, ਇਸ ਤਰ੍ਹਾਂ ਕਹਿੰਦੇ ਜਿਹੜਾ ਉਹ ਭਗਤਾਂ ਦਾ ਸਰੀਰ ਆ ਉਹ ਨੀਲੀਆਂ ਪਹਾੜੇ ਸਿਲਾ ਵਰਗਾ ਹੈ, ਤੇ ਸਵੇਰ ਦੀ ਜਿਹੜੀ ਧੁੱਪ ਹੈ ਉਹਦੇ ਵਾਂਗੂ ਉਹਨਾਂ ਦਾ ਉਹ ਸੋਭਨੀਕ ਹੋ ਰਿਹਾ, ਚਮਕ ਦਮਕ ਰਹੇ ਸਰੀਰ। ਕੁੰਡਲ ਮੀਨਾ ਕਾਰ ਜੇ, ਜਿਹੜੇ ਉਹਨਾਂ ਦੇ ਕੰਨਾਂ ਵਿੱਚ ਕੁੰਡਲ ਪਾਏ, ਉੱਥੇ ਕਹਿੰਦੇ ਜਿਵੇਂ ਮੱਛੀ ਦੀ ਉਹ ਮੀਨਾਕਾਰੀ ਕੀਤੀ ਹੈ, ਮੱਛੀ ਦੇ ਆਕਾਰ ਦੇ ਕੁੰਡਲ ਜੇ ਹਨ। ਪਹਿਰੇ ਕਰਨ ਸੁਭਾਏ, ਕੰਨਾਂ ਵਿੱਚ ਪਹਿਨੇ ਹੋਏ ਬੜੇ ਸੋਭ ਰਹੇ ਉਸ ਰੂਪ ਮੁਕਤੀ ਵਾਲਿਆਂ ਦੇ। ਚੌਪਈ ਚਾਰ ਭੁਜਾ ਭੂਖਨ ਜਿਨ ਚਾਰੂ, ਜਿਨ੍ਹਾਂ ਭਗਤਾਂ ਦੀਆਂ ਚਾਰ ਬਾਹਾਂ ਹੈ ਤੇ ਇਸੇ ਤਰ੍ਹਾਂ ਚਾਰ ਤਰ੍ਹਾਂ ਦੇ ਗਹਿਣੇ ਹਨ ਜਾਂ ਸੁੰਦਰ ਗਹਿਣੇ ਹਨ। ਕੰਕਨ ਅੰਗਦ ਮੁਦਰਿਕ ਧਾਰੂ, ਹੱਥਾਂ ਵਿੱਚ ਕੜੇ ਪਾਏ ਹੋਏ ਹੈ, ਮੋਢਿਆਂ ਵਿੱਚ ਬੋਟੇ ਪਾਏ ਹੋਏ ਹੈ, ਹੱਥਾਂ ਦੀਆਂ ਉਂਗਲੀਆਂ ਵਿੱਚ ਜਿਹੜੀਆਂ ਮੁੰਦਰੇ ਛੱਲੇ ਵਗੈਰਾ ਛਾਪਾਂ ਵਗੈਰਾ ਪਾਈਆਂ ਹਨ। ਸੀਸ ਕਿਰੀਟ ਧਰੇ ਛਾਪ ਪਾਵਤ, ਇਸ ਤਰ੍ਹਾਂ ਸੀਸ ਤੇ ਕਹਿੰਦੇ ਮੁਕਟ ਧਾਰਨ ਕੀਤੇ ਹੋਏ ਛਵੀ ਪਾ ਰਹੇ ਹਨ। ਅਤ ਕੁੰਤਲ ਕੱਚ ਮਨ ਹੈ ਚੁਰਾਵਤ, ਜਿਹੜੇ ਕੇਸ ਹੈ ਬਹੁਤ ਹੀ ਕਾਲੇ ਹਨ ਤੇ ਛੱਲੇਦਾਰ ਹਨ ਤੇ ਦੇਖਣ ਵਾਲੇ ਦੇ ਮਨ ਨੂੰ ਚੁਰਾਉਂਦੇ ਹਨ। ਤਹਾ ਪਹੁੰਚੇ ਜਾਏ ਕਿਰਪਾਲਾ, ਦਿਆਲੂ ਕਿਰਪਾਲੂ ਜਿੱਥੇ ਸਰੂ ਮੁਕਤੀ ਵਾਲੇ ਭਗਤ ਰਹਿ ਰਹੇ ਉੱਥੇ ਜਾ ਪਹੁੰਚੇ ਹਨ। ਮਿਲੇ ਭਗਤ ਉੱਠ ਪ੍ਰੇਮ ਵਿਸਾਲਾ, ਸਰੂ ਮੁਕਤੀ ਵਾਲੇ ਭਗਤ ਉੱਠ ਕੇ ਮਿਲੇ ਹਨ ਤੇ ਬਹੁਤ ਹੀ ਪ੍ਰੇਮ ਨਾਲ ਦਰਸ਼ਨ ਕਰਕੇ ਖੁਸ਼ ਹੋਏ ਹਨ। ਬੰਧਨ ਕਰ ਹੈ ਬੰਦ ਕਰ ਦੋ, ਸਰੂ ਮੁਕਤੀ ਵਾਲੇ ਭਗਤ ਦੋਵੇਂ ਹੱਥ ਜੋੜ ਜੋੜ ਕੇ ਗੁਰੂ ਮਹਾਰਾਜ ਨੂੰ ਨੰਬਰਵਾਰ ਨਮਸਕਾਰਾਂ ਕਰਦੇ, ਪਰਮ ਆਨੰਦ ਪਾਏ ਉਰਸੋ, ਮਹਾਰਾਜ ਦੇ ਦਰਸ਼ਨ ਕਰਕੇ ਮੱਥੇ ਟੇਕ ਕੇ ਹਿਰਦਿਆਂ ਵਿੱਚ ਬੜਾ ਮਾਨ ਆਨੰਦ ਪਾ ਰਹੇ ਹਨ। ਪ੍ਰਸੰਸਾ ਹੈ ਤੁਮ ਆਦ ਅਨਾਦੂ, ਹੇਰੇ ਭਗਤ ਮਹਿਮਾ ਕਰਨ ਲੱਗੇ ਤੁਸੀਂ ਮਹਾਰਾਜ ਸਾਰਿਆਂ ਦੀ ਆਦਿ ਹੋ, ਭਗਤਾਂ ਦੀ ਸ੍ਰਿਸ਼ਟੀ ਦੀ ਬ੍ਰਹਮਾ ਵਿਸ਼ਨੂੰ ਆਦਿਕਾਂ ਦੀ ਆਦਿ ਹੋ, ਆਦਿ ਆਦਿ ਰਹਿਤ ਹੋ, ਸਰਬ ਜਨਨ ਦਾਨੀ ਅਹਲਾਦੂ, ਮਹਾਰਾਜ ਸੰਸਾਰ ਤੇ ਦਾਸ ਸੇਵਕ ਸਾਰਿਆਂ ਨੂੰ ਤੁਸੀਂ ਆਨੰਦ ਦੇ ਦਾਤਾ ਹੋ। ਮਹਿਮਾ ਨਾਮ ਜਗਤ ਬਿਸਤਾਰਕ, ਤੁਸੀਂ ਤਾਂ ਮਹਾਰਾਜ ਨਾਮ ਦੀ ਮਹਿਮਾ ਸੰਸਾਰ ਦੇ ਵਿੱਚ ਫੈਲਾ ਰਹੇ ਹੋ। ਜੁਗ ਜੁਗ ਭਗਤਨ ਕੋ ਰਖਵਾਰਕ, ਸਰਯੁਗ ਹੋਵੇ ਭਾਵੇਂ ਦੁਆਪਰ ਤ੍ਰੇਤਾ ਕਲਯੁਗ ਹੋਵੇ, ਕਿਸੇ ਯੁਗ ਦੇ ਵਿੱਚ ਭਗਤ ਹੋਵੇ ਉਹਦੀ ਤੁਸੀਂ ਰੱਖਿਆ ਕਰਨ ਵਾਲੇ ਹੋ। ਮ੍ਰਿਦੁਲ ਮਧੁਰ ਤਿੰਨ ਸੌ ਬਚ ਕਹਿ ਕੇ, ਹਾਂ ਗੁਰੂ ਨਾਨਕ ਸਾਹਿਬ ਜੀ ਉਹ ਜਿਹੜੇ ਸਰੂਪ ਮੁਕਤੀ ਵਾਲੇ ਭਗਤ ਉਹਨਾਂ ਦੇ ਨਾਲ ਬੜੇ ਕੋਮਲ ਤੇ ਮਿੱਠੇ ਬਚਨ ਕਹਿ ਕੇ, ਗਮਨੇ ਪ੍ਰਭ ਦਰਸ਼ਨ ਹਿਤ ਚਹਿ ਕੇ, ਇਸ ਤੋਂ ਅੱਗੇ ਕਹਿੰਦੇ ਵਾਹਿਗੁਰੂ ਦੇ ਦਰਸ਼ਨਾਂ ਦੀ ਚਾਹਨਾ ਕਰਕੇ ਅੱਗੇ ਨੂੰ ਚੱਲੇ ਹਨ। ਕੇ ਆਗੇ ਬੇਦੀ ਕੁਲ ਦੀਪਾ, ਇਸ ਤਰ੍ਹਾਂ ਇਹ ਜਿਹੜੇ ਸਰੂਪ ਮੁਕਤੀ ਵਾਲੇ ਭਗਤ ਇਹਨਾਂ ਤੋਂ ਵੀ ਅੱਗੇ ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਸਤਿਗੁਰੂ ਚਲੇ ਗਏ। ਜਹ ਜਨ ਪਾਈ ਮੋਖ ਸਮੀਪਾ, ਉਹ ਜਿਨ੍ਹਾਂ ਨੇ ਕਹਿੰਦੇ ਸਮੀਪ ਮੁਕਤੀ ਪ੍ਰਾਪਤ ਕੀਤੀ ਭਗਤਾਂ ਨੇ, ਹਮੇਸ਼ਾ ਪਰਮੇਸ਼ਰ ਦੇ ਨਾਲ ਹੀ ਰਹਿਣਾ, ਜਿੱਧਰ ਪਰਮੇਸ਼ਰ ਜਾਏ ਸਰੂਪ ਧਾਰ ਕੇ ਉਸੇ ਤਰ੍ਹਾਂ ਨਾਲ ਹੀ ਜਾਣਾ ਹੈ, ਜਿਨ੍ਹਾਂ ਨੇ ਸਰੂਪ ਮੁਕਤੀ ਪਾਈ ਹੋਈ ਹੈ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਸੰਗ ਵਿੱਚ ਵੀ ਇਹ ਗੁਰਸਿੱਖਾਂ ਦਾ ਪ੍ਰਸੰਗ ਆਇਆ ਹੈ, ਜਦੋਂ ਜੰਗ ਜੁੱਤ ਤੋਂ ਬਾਅਦ ਉਹ ਜਿਹੜੇ ਕੋਈ ਜ਼ਖਮੀ ਹੋਏ ਹੈ ਜਿਨ੍ਹਾਂ ਨੇ ਅੱਗੇ ਵੱਧ ਕੇ ਜ਼ਹਿਰ ਦਿਖਾਏ ਹੈ, ਦੁਸ਼ਟ ਨਾਸ ਕੀਤੀ ਹੈ। ਫਿਰ ਉਹਨਾਂ ਨੂੰ ਗੁਰੂ ਮਹਾਰਾਜ ਇਨਾਮ ਬਖਸ਼ਣ ਲੱਗੇ ਅਤੇ ਵਰ ਦੇਣ ਲੱਗੇ ਵੀ ਮੰਗੋ ਕੀ ਚਾਹੀਦਾ। ਅਤੇ ਦੋ ਜਿਹੜੇ ਗੁਰਸਿੱਖ ਸੀ ਜਿਨ੍ਹਾਂ ਨੇ ਤਕੜੀ ਸੂਰਬੀਰ ਬਹਾਦਰਤਾ ਦਿਖਾਈ ਸੀ, ਅਤੇ ਗੁਰੂ ਮਹਾਰਾਜ ਕਹਿੰਦੇ ਵੀ ਤੁਸੀਂ ਵੀ ਮੰਗ ਲਓ ਕੀ ਮੰਗਦੇ ਹੋ। ਇਹ ਕਹਿਣ ਲੱਗੇ ਮਹਾਰਾਜ ਜਿੱਥੇ ਜਿੱਥੇ ਤੁਹਾਡਾ ਸਰੂਪ ਜਾਵੇ, ਜਿਸੇ ਤੁਸੀਂ ਹੋਵੋ, ਅਸੀਂ ਮਹਾਰਾਜ ਤੁਹਾਡੇ ਨਾਲ ਰਹੀਏ। ਇਹ ਹੀ ਵਰ ਬਖਸ਼ੋ। ਮਹਾਰਾਜ ਪ੍ਰਸੰਨ ਹੋ ਗਏ, ਕਹਿੰਦੇ ਵੀ ਹਾਂ, ਜਿੱਥੇ ਜਿੱਥੇ ਵੀ ਅਸੀਂ ਜਾਵਾਂਗੇ ਤੁਸੀਂ ਸਾਡੇ ਅੰਗ ਸੰਗ ਰਹੋਗੇ, ਇਸ ਤਰ੍ਹਾਂ ਸਾਡੇ ਹਮੇਸ਼ਾ ਹਜ਼ੂਰੀਏ ਰਹੋਗੇ। ਉਹ ਕਈਆਂ ਭਗਤਾਂ ਦੀ ਇਹੀ ਭਗਤੀ ਹੁੰਦੀ ਵੀ ਅਸੀਂ ਪਰਮੇਸ਼ੁਰ ਦੇ ਨੇੜੇ ਰਹੀਏ, ਕੋਲ ਹੀ ਰਹੀਏ। ਇਹ ਹੁਣ ਤੀਜੇ ਤਰ੍ਹਾਂ ਦੇ ਭਗਤ ਹੈ ਜਿਹੜੇ ਮਹਾਰਾਜ ਵਾਹਿਗੁਰੂ ਦੇ ਕੋਲ ਹੀ ਰਹਿੰਦੇ ਆ, ਜਿਨ੍ਹਾਂ ਨੇ ਸਮੀਪ ਮੁਕਤੀ ਪਾਈ ਹੈ, ਉਹਨਾਂ ਕੋਲ ਚਲੇ ਗਏ ਹਨ। ਤੇ ਕੀ ਮਹਿਮਾ ਕੌਣ ਉਚਰਹੀ। ਜਿਹੜੇ ਉਹ ਸਮੀਪ ਮੁਕਤੀ ਵਾਲੇ ਭਗਤ ਹੈ ਤੇ ਜਿੱਥੇ ਉਹ ਰਹਿੰਦੇ, ਉਹਦੀ ਮਹਿਮਾ ਕੌਣ ਕੋਈ ਕਵੀ ਕਹਿ ਸਕਦਾ ਹੈ। ਜਿਸ ਦੀਵ ਦਰਸ਼ਨ ਅਨੁਸਾਰਹੀ। ਜਿਹੜੇ ਹਮੇਸ਼ਾ ਵਾਹਿਗੁਰੂ ਦੇ ਦਰਸ਼ਨਾਂ ਦੇ ਅਨੁਸਾਰ ਹੀ ਆਧਾਰ ਰਹਿੰਦੇ, ਦਰਸ਼ਨ ਹੀ ਕਰ ਦਿੰਦੇ ਹਰ ਸਮੇਂ। ਤੇ ਜਬ ਪਹੁੰਚੇ ਦੀਨਾ ਨਾਥ। ਉਹ ਜਿਹੜੇ ਸਮੀਪ ਮੁਕਤੀ ਵਾਲੇ ਭਗਤ, ਉਹਨਾਂ ਦੇ ਕੋਲ ਜਦੋਂ ਗਰੀਬਾਂ ਦੇ ਮਾਲਕ ਜਾ ਪਹੁੰਚੇ ਗੁਰੂ ਨਾਨਕ ਸਾਹਿਬ ਜੀ, ਉਠਕਾਰ ਸਰਬ ਮਿਲੇ ਹਿਤ ਸਾਥੂ। ਇਹ ਸਾਰੇ ਸਮੀਪ ਮੁਕਤੀ ਵਾਲੇ ਭਗਤ ਉੱਠ ਕੇ ਬੜੇ ਪ੍ਰੇਮ ਪਿਆਰ ਨਾਲ ਸਤਿਗੁਰੂ ਨੂੰ ਮਿਲੇ ਜੁੜੇ। ਹੁਣ ਆਵਾ ਸ੍ਰੀ ਪ੍ਰਭ ਦਰਬਾਰਾ। ਇਹਨਾਂ ਤੋਂ ਬਾਅਦ ਫਿਰ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਸੱਚਖੰਡ ਦਾ ਦਰਬਾਰ ਉਹ ਆ ਗਿਆ ਹੈ। ਕੋਟ ਸੂਰ ਮਮ ਸਮ ਜਗਮਗ ਕਾਰਾ। ਜਿਹੜਾ ਦਰਬਾਰ ਹੈ ਉੱਥੇ ਜਿਵੇਂ ਕਰੋੜਾਂ ਸੂਰ ਚਮਕਦੇ ਹਨ, ਹੁਣ ਇਸ ਤਰ੍ਹਾਂ ਜਮਰ ਚਮਕਾਂ ਦਮਕਾਂ ਮਾਰ ਰਿਹਾ ਹੈ। ਮਰਕਤ ਪਦਮ ਰਾਗ ਸ਼ਬ ਭਾਰੀ। ਜਿਹੜੀਆਂ ਕੋਈ ਮੜੀਆਂ ਹਨ ਉਹਨਾਂ ਦੀ ਛਵੀ ਬਹੁਤ ਤਕੜੀ ਹੈ। ਮੀਨਾ ਕਾਰ ਜਹਾਂ ਗਚਕਾਰੀ। ਇੱਥੇ ਕਹਿੰਦੇ ਜਿਵੇਂ ਮੱਛੀ ਦੀ ਆਕਾਰ ਹੁੰਦਾ, ਇਸ ਤਰ੍ਹਾਂ ਕਹਿੰਦੇ ਮੱਛੀ ਦੀ ਆਕਾਰ ਕਰਕੇ ਜੜਤ ਕੀਤੀ ਹੋਈ। ਹਾਟਕ ਫਟਕ ਪ੍ਰਵਾਲਨ ਥੰਬਾ। ਇਸੇ ਤਰ੍ਹਾਂ ਸੋਨੇ ਦੇ ਤੇ ਕੱਚ ਦੇ ਜਿੱਥੇ ਕਹਿੰਦੇ ਸੋਹਣੇ ਉਹ ਥਮਲੇ ਹਨ। ਜਿਨ ਬਿਲੋਕ ਮਨ ਹੋਤ ਅਚੰਬਾ। ਇਹਨਾਂ ਥਮਲਿਆਂ ਨੂੰ ਦੇਖ ਦੇਖ ਕੇ ਮਨ ਅਚੰਬਾ ਹੁੰਦਾ, ਅਚਰਜ ਹੱਕਾ ਬੱਕਾ ਹੁੰਦਾ ਹੈ। ਹਰਤ ਮੰਨਣ ਮਾਨਿਕ ਵਿੱਚ ਹੀਰੇ। ਪ੍ਰਵਾਲਨ ਲਾਲ ਹੁੰਦੇ ਆ, ਮੂੰਗਿਆਂ ਵਰਗੇ ਲਾਲ ਰੰਗ ਦੇ ਆ, ਸੋਨੇ ਦੇ ਆ ਤੇ ਕੱਚ ਦੇ ਆ। ਇਸ ਤਰ੍ਹਾਂ ਹਰਤ ਹਰੇ ਰੰਗ ਦੀਆਂ ਮਣੀਆਂ, ਉਹਨਾਂ ਦੇ ਵਿਚਕਾਰ ਹੀਰੇ ਤੇ ਮਾਣਕ ਹਨ ਲੱਗੇ ਹੋਏ। ਬਿਰਚੇ ਕੋਰ ਕਾਡ ਸੁੱਠ ਚੀਰੇ। ਇਹ ਨੋਕਦਾਰ ਚੀਰ ਕੇ ਤੇ ਉਹਨਾਂ ਦੀਆਂ ਨੋਕਾਂ ਕੱਢ ਕੇ ਨਾ ਚੀਰ ਚੀਰ ਕੇ, ਫੇਰ ਉਹ ਕਹਿੰਦੇ ਹੀਰੇ ਤੇ ਮਾਣਕ ਤੇ ਮਣੀਆਂ ਬਿਰਚੇ ਕੀਏ ਜੜੇ ਹੋਏ ਹਨ ਉਹਨਾਂ ਵਿੱਚ। ਮੁਕਤਾ ਮਾਲਨ ਝਾਲਰ ਝਾਰੀ। ਇਸ ਤਰ੍ਹਾਂ ਮੋਤੀਆਂ ਦੀਆਂ ਮਾਲਾਂ ਮਾਲਾਂ ਹਨ ਤੇ ਜਿਹੜੀਆਂ ਝਾਲਰਾਂ ਹਨ ਲੜੀਆਂ, ਬੜੀਆਂ ਸੋਹਣੀਆਂ ਸੁੰਦਰ ਹਨ। ਦੂਸਰ ਦਿਪ ਹੈ ਤਿਨਹੇ ਕੀ ਨਿਆਈ। ਮਾਨੋ ਕਹਿੰਦੇ ਦੂਸਰੀਆਂ, ਕਹਿੰਦੇ ਉਹਦੇ ਵਾਂਗ ਹੀ ਦਿਸ ਰਹੀਆਂ, ਭਾਵ ਜਿਹੜੇ ਕੋਈ ਉਹ ਕੱਚ ਤੇ ਸੋਨੇ ਦੇ ਉਹ ਥੰਭਲੇ ਜੇ ਲਾਏ, ਉਹਨਾਂ ਵਿੱਚ ਮਣੀਆਂ ਮੁਣੀਆਂ ਜੀਆਂ ਲਾਈਆਂ ਤੇ ਹਰੀਆਂ ਮਣੀਆਂ, ਉਹ ਕਹਿੰਦੇ ਉਹਨਾਂ ਦਾ ਪਰਛਾਵਾਂ ਉਹਨਾਂ ਦੇ ਵਿੱਚ ਹੀ ਹੋ ਪੈਂਦਾ ਹੈ। ਜਾਣੀ ਉਹ ਦੂਸਰੇ ਰੂਪ ਦੇ ਵਿੱਚ ਉਹ ਦਿਸ ਰਹੀਆਂ ਵੀ ਉਹ ਇੱਧਰ ਉਹ ਜਿਹੜਾ ਅਕਸ਼ਿਆ ਪੈ ਰਿਹਾ ਉਹਨਾਂ ਵਿੱਚ, ਤੇ ਇਸ ਤਰ੍ਹਾਂ ਉਹ ਦੂਸਰੇ ਰੂਪ ਵਿੱਚ ਦਿਸ ਰਹੀਆਂ ਹਨ। ਚੀਰ ਪਰੋਜਨ ਰਚੇ ਸਰੋਜਾ। ਇਸ ਤਰ੍ਹਾਂ ਜਿਹੜੇ ਚੀਰ ਚੀਰ ਕੇ ਫਰੋਜੇ ਜੇ ਉਹਦੇ ਕਮਲ ਬਣਾਏ ਹੋਏ ਹੈ। ਜਿਨ ਹੈ ਬਲੋਕ ਲਿਆ ਲਜਾਏ ਮਨੋਜਾ। ਜਿਨ੍ਹਾਂ ਕਮਲਾਂ ਨੂੰ ਦੇਖ ਦੇਖ ਕੇ ਜਿਹੜਾ ਕਾਮ ਦੇਵਤਾ ਉਹ ਵੀ ਕਹਿੰਦੇ ਸ਼ਰਮ ਕਰਦਾ ਹੈ। ਮੇਜਿਕ ਮਣ ਕੇ ਭ੍ਰਿੰਗ ਬਣਾਏ। ਜਿਹੜੇ ਕਾਲੇ ਫਰੋਜੇ ਕਾਲੀਆਂ ਮਣੀਆਂ ਉਹਨੇ ਕਹਿੰਦੇ ਭੋਰੇ ਜੇ ਬਣਾਏ ਹੋਏ। ਰਚੇ ਰੁਚਰ ਸ਼ਬ ਕੌਣ ਗਿਨਾਏ। ਸੋਹਣੇ ਕਹਿੰਦੇ ਰਚੇ ਬਣਾਏ ਹੈ, ਉਹਨਾਂ ਦੀ ਛਵੀ ਨੂੰ ਕੌਣ ਗਿਣ ਕੇ ਵਿਚਾਰ ਕੇ ਦੱਸ ਸਕਦਾ ਹੈ। ਬੀਚ ਬਚਿੱਤਰ ਬਿਤਾਨ ਬਣਾਵਾ। ਇਹੋ ਜਿਹਾ ਜਿਹੜਾ ਮਕਾਨ ਆ ਉਹਦੇ ਵਿੱਚ ਚਾਰ ਤਰ੍ਹਾਂ ਦਾ ਚੰਦੋਆ ਕਹਿੰਦੇ ਬਣਾ ਸਵਾਲ ਕੇ ਤਣਿਆ ਹੋਇਆ। ਲੱਗੀ ਡੋਰ ਮਖਤੂਲ ਸੁਹਾਵਾ। ਉਹ ਜਿਹੜਾ ਚੰਦੋਆ ਨੂੰ ਕਹਿੰਦੇ ਰੇਸ਼ਮੀ ਡੋਰਾਂ ਲੱਗੀਆਂ ਹੋਈਆਂ ਤੇ ਬੜਾ ਕਹਿੰਦੇ ਰੇਸ਼ਮ ਦਾ ਬਣਿਆ ਸੋਵਨੀਕ ਹੈ ਸੱਚ ਖੰਡ ਕੀ ਉਪਮਾ ਜੋਈ। ਕਹਿੰਦੇ ਭਾਈ ਬਾਲਾ ਜੀ ਕਹਿੰਦੇ ਜਿਹੜਾ ਸੱਚ ਖੰਡ ਅਸਥਾਨੇ ਦੀ ਜਿਹੜੀ ਉਪਮਾ ਹੈ ਉਚਰ ਸਕੈ ਅਸ ਕਵ ਨਹਿ ਕੋਈ। ਐਸਾ ਤਾਂ ਦੁਨੀਆਂ ਦੇ ਵਿੱਚ ਕੋਈ ਕਵੀ ਨਹੀਂ ਹੈ ਵੀ ਜਿਹੜਾ ਉਹ ਸੱਚ ਖੰਡ ਦੀ ਮਹਿਮਾ ਨੂੰ ਬਿਆਨ ਕਰ ਸਕੇ ਦੱਸ ਸਕੇ। ਜਹ ਕੁੰਠਤ ਹੋਇ ਹੈ ਮਨ ਬਾਨੀ। ਜੇ ਸੱਚ ਖੰਡ ਵਿੱਚ ਪਹੁੰਚ ਕੇ ਮਨ ਵੀ ਕਹਿੰਦੇ ਰੁਕ ਜਾਂਦਾ, ਜਵਾਨ ਵੀ ਰੁਕ ਜਾਂਦੀ, ਸਰੀਰ ਵੀ ਖੜ ਜਾਂਦਾ ਹੈ। ਕੈਸੇ ਪਰ ਤਾਸ ਗਤ ਜਾਨੀ। ਸੱਚਖੰਡ ਦੀ ਜਿਹੜੀ ਗਤੀ ਹੈ ਕਹਿੰਦੇ ਰੀਤੀ ਮਰਯਾਦਾ ਕਿਵੇਂ ਜਾਣੀ ਪਵੇ, ਜਿੱਥੇ ਮਨ ਬੁੱਧੀ ਕਹਿੰਦੇ ਰੁਕ ਜਾਂਦੇ, ਦੱਸਣ ਜੋਗੇ ਨਹੀਂ ਰਹਿੰਦੇ ਹਨ। ਮਨ ਠਹਿਰਾਵਨ ਹੇਤ ਸੁਖਾਰੇ। ਸਿਰਫ ਕਹਿੰਦੇ ਮਨ ਨੂੰ ਟਕਾਉਣ ਵਾਸਤੇ ਸੌਖੇ ਢੰਗ ਨਾਲ ਕਹੋ ਰੁਚਿਰਤਾ ਕੁਛ ਕੁ ਸੁਧਾਰੇ। ਭਾਈ ਬਾਲਾ ਜੀ ਤਥਾ ਕਵੀ ਜੀ ਕਹਿੰਦੇ ਮਨ ਨੂੰ ਟਕਾਉਣ ਵਾਸਤੇ ਨਾ ਸੌਖੇ ਢੰਗ ਨਾਲ ਉੱਥੋਂ ਦੀ ਥੋੜ੍ਹੀ ਬਹੁਤੀ ਮੈਂ ਸੁੰਦਰਤਾ ਬਿਆਨ ਕਰਦਾ ਸੱਚਖੰਡ ਦੀ। ਸਬਜ ਸਿਆਮ ਮਨ ਰੰਗ ਅਨੇਕਾ। ਕਹਿੰਦੇ ਹਰੇ ਰੰਗ ਦੇ ਜਿਹੜੇ ਕੋਈ ਪੰਨੇ ਮਣੀਆਂ ਅਨੇਕਾਂ ਹਨ। ਪਦਮ ਰਾਗ ਕੋ ਕਰ ਵਿਵੇਕਾ। ਜਿਹੜੀਆਂ ਲਾਲ ਰੰਗ ਦੀਆਂ ਮਣੀਆਂ ਲਾਈਆਂ ਉਹਨਾਂ ਤੱਕ ਕੌਣ ਕੋਈ ਵਿਚਾਰ ਕਰਕੇ ਗਿਣ ਕੇ ਦੱਸ ਸਕਦਾ ਹੈ। ਫਰਸ਼ ਰੁਚਰ ਕੀ ਅਜਰ ਮਝਾਰੀ। ਜਿਹੜਾ ਵਿਹੜਾ ਦੇ ਵਿੱਚ ਸੋਹਣੇ ਚਰਿੱਤਰਾਂ ਦੇ ਕਹਿੰਦੇ ਇਸ ਤਰ੍ਹਾਂ ਬਿਛਾਈਆਂ ਕੀਤੀਆਂ ਹੋਈਆਂ। ਅਦਭੁਤ ਦੇਖਤ ਹੀ ਮਨ ਹਾਰੀ। ਚਰਜ ਗਲੀਚਿਆਂ ਵਿਛਾਈਆਂ ਨੂੰ ਦੇਖ ਕੇ ਕਹਿੰਦੇ ਮਨ ਚੁਰਾਇਆ ਜਾਂਦਾ, ਮਨ ਹਾਰ ਜਾਂਦਾ, ਹਮ ਜਾਂਦਾ, ਕਹਿਣ ਜੋਗਾ ਨੀ ਕੁਝ ਰਹਿੰਦਾ। ਮਦ ਸਿੰਘਾਸਨ ਸੁੰਦਰ ਸੋ ਹੈ। ਐਸਾ ਜਿਹੜਾ ਵਿਹੜਾ ਹੈ ਉੱਥੇ ਕਹਿੰਦੇ ਸੋਹਣਾ ਜਿਹੜਾ ਤਖ਼ਤ ਹੈ ਸਿੰਘਾਸਨ ਉਹ ਸੋਭਨੀਕ ਹੋ ਰਿਹਾ ਹੈ। ਭਾਨ ਅਨਕ ਨਾ ਪਟੰਤਰ ਕੋ ਹੈ। ਉਹ ਜਿਹੜਾ ਤਖ਼ਤ ਹੈ ਨਾ ਉਹਦੇ ਕਹਿੰਦੇ ਕਰੋੜਾਂ ਸੂਰਜ ਵੀ ਹੋਣ ਫਿਰ ਵੀ ਬਰਾਬਰ ਨਹੀਂ ਹੋ ਸਕਦੇ। ਸਦਾ ਸੱਚ ਦਾ ਆਨੰਦ ਕਿਰਪਾਲਾ। ਉਹ ਸਿੰਘਾਸਨ ਦੇ ਉੱਪਰ ਸਦਾ ਸੱਚ ਆਨੰਦ ਸਰੂਪ ਦਿਆਲੂ ਕਿਰਪਾਲੂ। ਤੇ ਪਰ ਬੈਠੇ ਸੁਖਦ ਅਕਾਲਾ। ਸੁਖ ਦੇਣ ਵਾਲੇ ਅਕਾਲ ਪੁਰਖ ਜੀ ਬੈਠੇ। ਬ੍ਰਿੰਦ ਤੜੇ ਕੀ ਛਟਾ ਸਮੇਟੀ। ਕਹਿੰਦੇ ਜਿਵੇਂ ਬਹੁਤੀਆਂ ਬਿਜਲੀਆਂ ਦੀਆਂ ਕਹਿੰਦੇ ਤੜਕਾਂ ਇਕੱਠੀਆਂ ਕੀਤੀਆਂ ਹਨ। ਜਨ ਸੋ ਹੈ ਘਨ ਘਟਾ ਸਹੇਟੀ। ਸਮਝ ਲਓ ਵੀ ਜਿਵੇਂ ਬਦਲਾਂ ਦੀਆਂ ਬਹੁਤੀਆਂ ਘਟਾਂ ਇਕੱਠੀਆਂ ਕੀਤੀਆਂ ਸੋ ਰਹੀਆਂ ਹੁਣ ਸੋ ਰਿਹਾ ਸਰੀਰ। ਜਨ ਰਬ ਬਿਦ ਬਹੁ ਹੈ ਇੱਕ ਠਾਈ। ਕਹਿੰਦੇ ਬਹੁਤੇ ਚੰਦਰਮਾ ਤੇ ਸੂਰਜ ਇੱਕ ਜਗ੍ਹਾ ਇਕੱਠਿਆਂ ਹੋ ਕੇ ਨੀਲ ਮਨਨ ਗਿਰ ਲੀਨ ਉਚਾਈ। ਨੀਲੇ ਰੰਗ ਦੀ ਮਣੀਆਂ ਦਾ ਕਹਿੰਦੇ ਪਹਾੜ ਚੁੱਕ ਲਿਆ ਹੋਵੇ। ਇਸ ਤਰ੍ਹਾਂ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਦਾ ਨੀਲ ਸਰੂਪ ਗੌਰ ਸਰੂਪ ਹੈ। ਪਦ ਅਰ ਬਿੰਦ ਮ੍ਰਿਦੁਲ ਅਰ ਨਾਰੇ। ਇਸ ਤਰ੍ਹਾਂ ਵਾਹਿਗੁਰੂ ਦੇ ਜਿਹੜੇ ਚਰਨ ਕਮਲ ਹੈ ਕੋਮਲ ਹੈ ਤੇ ਲਾਲ ਰੰਗ ਦੇ। ਸੋਭਾ ਨਖਨ ਸਕਲ ਸਸ ਹਾਰੇ। ਚਰਨਾਂ ਦੇ ਜਿਹੜੇ ਨਾ ਉਹਨਾਂ ਦੀ ਜਿਹੜੀ ਸੋਭਾ ਹੈ ਉਹਦੇ ਅੱਗੇ ਤਾਂ ਸਾਰੇ ਜਿਹੜੇ ਚੰਦਰਮਾ ਵੀ ਹਾਰ ਜਾਂਦੇ। ਬਸ ਹੈ ਸਦੀਵ ਮੁਨੀ ਮਨ ਜੋਗੀ। ਜਿੱਥੇ ਚਰਨਾਂ ਵਿੱਚ ਮੁਨੀਆਂ ਦਾ ਹਮੇਸ਼ਾ ਕਹਿੰਦੇ ਮਨ ਵਸਦਾ ਹੈ। ਧਰ ਹੈ ਸਮਾਧ ਧਿਆਨ ਰਸ ਭੋਗੀ। ਜਿਹੜੇ ਕੋਈ ਧਿਆਨ ਲਾਉਣ ਵਾਲੇ ਸਮਾਧੀ ਧਰਦੇ ਤੇ ਉਹ ਚਰਨਾਂ ਦਾ ਰਸ ਭੋਗਦੇ ਆਨੰਦ ਮਾਣਦੇ। ਨੂਪਰ ਮਨ ਮੈਂ ਬਣੇ ਮਨੁਗਾ। ਜਿਹੜੀਆਂ ਚਰਨਾਂ ਵਿੱਚ ਕਹਿੰਦੇ ਨੂਮਰ ਪੌਂਟੇ ਝਾਂਜਰਾਂ ਪਾਈਆਂ ਉਹ ਵੀ ਕਹਿੰਦੇ ਮਣੀਆਂ ਰੂਪ ਮਣੀਆਂ ਲਾਈਆਂ ਬੜੇ ਸੁੰਦਰ ਬਣ ਰਹੀਆਂ। ਜਿਨ ਕੋ ਸ਼ਬਦ ਸੁਖਦ ਤੇ ਹਲੋਗਾ। ਚਰਨਾਂ ਦੀਆਂ ਝਾਂਜਰਾਂ ਦਾ ਜਦੋਂ ਸ਼ਬਦ ਹੁੰਦਾ ਵਾਜਾ ਹੁੰਦਾ ਤਿੰਨਾਂ ਲੋਕਾਂ ਨੂੰ ਸੁਖ ਦਾਤਾ ਹੈ। ਸੁੰਦਰ ਜੰਗ ਸਰਸ ਕਦ ਲੀ ਕੀ। ਪਰਮੇਸ਼ਰ ਵਾਹਿਗੁਰੂ ਦੀਆਂ ਜਿਹੜੀਆਂ ਲੱਤਾਂ ਬੜੀਆਂ ਸੁੰਦਰ ਹੈ ਜਿਵੇਂ ਕੇਲੇ ਹੁੰਦੇ ਹੈ ਨਾ, ਇਸ ਤਰ੍ਹਾਂ ਕਹਿੰਦੇ ਕੋਮਲ ਕੇਲੇ ਵਰਗੀਆਂ ਲੱਤਾਂ ਹਨ। ਚਲਤ ਲਲਿਤ ਗਤ ਭਾਵਤ ਜੀ ਕੀ। ਕਿਤੇ ਉਹ ਚਰਨ ਲੱਤਾਂ ਨਾਲ ਚੱਲਦੇ ਹੈ ਤੇ ਉਹ ਜਿਹੜੀ ਗਤ ਲਲ ਸੁੰਦਰ ਹੈ ਜੀ ਨੂੰ ਦਿਲ ਨੂੰ ਪਾਉਂਦੀ ਹੈ ਚੰਗੀ ਲੱਗਦੀ ਸੋਹਣੀ ਚਾਲ। ਪ੍ਰਿਥਲ ਨਿਤੰਬ ਕਪੀਤ ਕੱਟ ਧੋਤੀ। ਇਸ ਤਰ੍ਹਾਂ ਕਹਿੰਦੇ ਚੌੜੇ ਜੇ ਪੱਟ ਤਲਵਾਰ ਲੱਕ ਨਾਲ ਕਹਿੰਦੇ ਇਸ ਤਰ੍ਹਾਂ ਧੋਤੀ। ਧੀਏ ਪੀਲੇ ਰੰਗ ਦੀ, ਸ਼ੁਦਰ ਘੰਟ ਕਾ ਮਣੀਮੈ ਜੋਤੀ, ਆ ਲੱਕ ਨਾਲ ਤਲਾਗੀ ਬੰਨੀ ਹੋਈ, ਇਸ ਤਰ੍ਹਾਂ ਮਣੀਆਂ ਦੀ ਉੱਥੇ ਜੋਤੀ ਪ੍ਰਕਾਸ਼ ਹੋ ਰਿਹਾ ਹੈ। ਉਧਰ ਰੇਖ ਤ੍ਰੈ ਨਾਭ ਗੰਭੀਰਾ, ਪਰਮੇਸ਼ਰ ਸਰਗੁਣ ਸਰੂਪ ਦੇ ਪੇੜ ਤੇ ਕਹਿੰਦੇ ਰੇਖਾਂ ਲਕੀਰਾਂ ਜੀਆਂ ਤਿੰਨ ਹੈ, ਤੇ ਤਾਂਦੜੀ ਧੁਨੀ ਹੈ ਗੰਭੀਰਾ ਡੂੰਗੀ ਜੀ ਹੈ। ਮਨ ਹੋ ਭਰਮਰੀ ਜਮਨਾ ਨੀਰਾ, ਜਿਵੇਂ ਜਮਨਾ ਦੇ ਪਾਣੀ ਵਿੱਚ ਘੁੰਮਣ ਘੇਰੀ ਪੈਂਦੀ ਹੋਵੇ, ਉਹ ਧੁਨੀ ਜੀ ਡੂੰਗੀ ਹੈ। ਕਿਦੋਂ ਕਾਮ ਕੋ ਕੂਪ ਸੁਹਾਵਾ, ਇਹ ਧੁਨੀ ਨੀ ਹੈ ਤਾਂ ਕਾਮਦੇਵ ਦਾ ਖੂਹੀ ਸੋਭਨੀਕ ਹੋ ਰਿਹਾ ਹੈ। ਵੱਖ ਸਥਲ ਆਯੁਤ ਸ਼ਬ ਪਾਵਾ, ਪਰਮੇਸ਼ਰ ਦਾ ਜਿਹੜਾ ਵੱਖੀ ਵਾਲਾ ਸਥਾਨ ਹੈ ਉਹ ਚੌੜਾ ਹੈ, ਬਹੁਤ ਛਵੀ ਪਾ ਰਿਹਾ ਹੈ। ਹਾਥੀ ਹੱਥ ਸਰਬ ਭੁਜ ਦੰਡਾ, ਪਰਮੇਸ਼ਰ ਦੇ ਜਿਹੜੇ ਹੱਥ ਹੈ ਉਹ ਹਾਥੀ ਦਾ ਜਿਵੇਂ ਹੱਥ ਹੁੰਦਾ ਹੈ, ਇਸ ਤਰ੍ਹਾਂ ਕਹਿੰਦੇ ਪੂਜਾ ਦੰਡ ਲੰਮੀਆਂ ਬਾਹਾਂ ਹਾਥੀ ਦੇ ਸੁੰਡ ਵਰਗੀਆਂ। ਦੁਸ਼ਟਾਂ ਖੰਡਨ ਕੋ ਬਰ ਬੰਡਾ, ਕਹਿੰਦੇ ਦੁਸ਼ਟਾਂ ਨੂੰ ਟੁੱਟੇ ਟੁੱਟੇ ਕਰਨ ਵਾਸਤੇ ਬਲਵਾਨ ਬਾਹਾਂ ਹਨ। ਅੰਗਦ ਕਟਕ ਮੁਦਰਿਕਾ ਜੇਈ, ਮੋਢਿਆਂ ਵਿੱਚ ਬੋਟੇ ਪਾਏ ਹੋਏ, ਹੱਥ ਵਿੱਚ ਕੜੇ ਹਨ, ਹੱਥਾਂ ਵਿੱਚ ਉਂਗਲੀਆਂ ਵੀ ਛੱਲੇ ਵਗੈਰਾ ਹਨ। ਪਹਿਰੇ ਪੇਖਤ ਮਨ ਹਰ ਲੇ, ਜਿਹੜੇ ਪਹਿਰੇ ਹੋਏ ਆ ਬੋਟੇ ਤੇ ਸੋਨੇ ਤੇ ਛੱਲੇ, ਕਹਿੰਦੇ ਵੇਖਣ ਵਾਲੇ ਮਨ ਨੂੰ ਚਲਾ ਲੈਂਦੇ। ਮੁੰਦਰਕਾ ਜਿਹੀ ਪਹਿਰੇ, ਇਸ ਤਰ੍ਹਾਂ ਪਹਿਰੇ ਉਹਦੇ ਨਾਲ ਅਰਥ ਵਾਸਤੇ ਲਾਉਣੇ ਪਹਿਨੇ ਹੋਏ, ਵੇਖਣ ਵਾਲੇ ਦੇ ਮਨ ਨੂੰ ਹਰ ਲੈਂਦੇ ਚੁਰਾ ਲੈਂਦੇ। ਕਰ ਕਮਲਨ ਮਹਿ ਸ਼ਸਤਰ ਸੁਹਾਏ, ਹਾਂ ਕਮਲ ਵਰਗੇ ਜਿਹੜੇ ਹੱਥ ਹੈ ਉਹਨਾਂ ਵਿੱਚ ਪਰਮੇਸ਼ਰ ਦੇ ਸ਼ਸਤਰ ਫੜੇ ਸੋਭਨੀਕ ਹੈ। ਜਿਨ ਹੈ ਬਿਲੋਕਤ ਸ਼ਤਰੂ ਪਲਾਏ, ਸ਼ਸਤਰਾਂ ਨੂੰ ਵੇਖ ਕੇ ਜਿਹੜੀ ਬੈਰੀ ਹੈ ਕਹਿੰਦੇ ਭਗੌੜੇ ਹੋ ਜਾਂਦੇ ਭੱਜ ਜਾਂਦੇ। ਚਾਰ ਭੁਜਾ ਸੋਹਿਤ ਅਤ ਚਾਰੂ, ਚਾਰ ਬਾਹਾਂ ਹਨ ਤੇ ਬਹੁਤ ਹੀ ਕਹਿੰਦੇ ਸੁੰਦਰ ਸੋਹਣੀਆਂ। ਉਨਤ ਸਿਕੰਦ ਬ੍ਰਿਖਬ ਅਨਹਾਰੂ, ਪਰਮੇਸ਼ਰ ਦੇ ਜਿਹੜੇ ਮੋਢੇ ਉਨਤ ਕੀ ਉੱਚੇ ਹਨ, ਜਿਵੇਂ ਫਿਰ ਕਿਸੇ ਬਲ ਦੀ ਬਨ ਹੁੰਦੀ ਉਹਦੇ ਸਦਰਸ। ਪੀਤ ਬਸਨ ਜਿਨ ਪਰ ਅਤ ਸੋ ਹੈ, ਪੀੜੇ ਬਸਤਰ ਪਾਏ ਹੋਏ ਜਿਨ੍ਹਾਂ ਉੱਪਰ ਸੋ ਰਹੇ, ਇਸ ਤਰ੍ਹਾਂ ਪੀਲੇ ਰੰਗ ਦਾ ਹਜੂਰੀਆ ਜਾਂ ਮੋਢਿਆਂ ਤੇ ਪਾਇਆ ਬਹੁਤ ਸਜ ਰਿਹਾ ਹੈ। ਤੜਤਾ ਕੀ ਸ਼ਬ ਕੋ ਜੋ ਮੋਹ ਹੈ, ਜਿਹੜੀਆਂ ਬਿਜਲੀਆਂ ਦੀ ਛਵੀ ਉਹਨੂੰ ਵੀ ਕਹਿੰਦੇ ਮੋਹ ਰਿਹਾ ਹੈ, ਸਭ ਪੀਲੇ ਰੰਗ ਦਾ ਹਜੂਰੀਆ ਗਲ ਵਿੱਚ ਪਰਨਾ ਪਾਇਆ ਮੋਢਿਆਂ ਤੇ। ਉਰ ਭਰ ਬਨੀ ਲਲਿਤ ਬਨ ਮਾਲਾ, ਇਸ ਤਰ੍ਹਾਂ ਛਾਤੀ ਦੇ ਉੱਪਰ ਜਿਹੜੀ ਬਜੰਤੀ ਮਾਲਾ ਉਹ ਬੜੀ ਸੁੰਦਰ ਬੰਠਣ ਰਹੀ ਹੈ, ਸੋਭਾ ਦੇ ਰਹੀ ਹੈ। ਕੰਬ ਗਰੀਬ ਤ੍ਰੈ ਰੇਖ ਵਿਸਾਲਾ, ਗਰਦਨ ਕਹਿੰਦੇ ਸੰਖ ਵਰਗੀ ਹੈ, ਤੇ ਉਹ ਸੰਖ ਵਰਗੀ ਜਿਹੜੀ ਗਰਦਨ ਉਹਦੇ ਤਿੰਨ ਰੇਖਾਂ ਜੀਆਂ ਤਿੰਨ ਲਕੀਰਾਂ ਤਿੰਨ ਬਲ ਜੇ ਪੈ ਰਿਹਾ ਪਿਛਲੀ ਤਰਫ। ਚਾਰ ਚਿਬਕ ਉਪਮਾ ਨਾ ਵਿਸੇਖੀ, ਹਾਂ ਪਰਮੇਸ਼ਰ ਦੀ ਜਿਹੜੀ ਠੋਡੀ ਉਹ ਚਾਰ ਸੁੰਦਰ ਹੈ, ਉਹਦੀ ਤਾਂ ਵਿਸ਼ੇਸ਼ ਕਰਕੇ ਕੋਈ ਉਪਮਾ ਮੈਨੂੰ ਮਿਲਦੀ ਨੀ। ਸੋ ਜਾਣਹ ਜਿਨ ਨੈਨਹ ਦੇਖੀ, ਕਵੀ ਜੀ ਭਾਈ ਬਾਲਾ ਜੀ ਕਹਿੰਦੇ ਉਹੀ ਅਸਲ ਜਾਣਦੇ ਆ ਜਿਨ੍ਹਾਂ ਨੇ ਪਰਮੇਸ਼ਰ ਦੀ ਕਹਿੰਦੇ ਦਰਸ਼ਨ ਕੀਤਾ ਠੋਡੀ ਦਾ। ਅਤ ਸੁੰਦਰ ਅਮ੍ਰਿਤ ਬੋਲ ਕਪੋਲਾ, ਆ ਗੱਲਾਂ ਤੋਂ ਜਿਹੜੇ ਮੁਖੋਂ ਮਹਾਰਾਜ ਦੇ ਬੋਲ ਹੈ ਬੜੇ ਕੋਮਲ ਹੈ ਤੇ ਬਹੁਤ ਸੁੰਦਰ ਹੈ। ਮੰਦ ਮੰਦ ਮੁਸਕਿਆਨ ਅਮੋਲਾ, ਕਹਿੰਦੇ ਇਸ ਤਰ੍ਹਾਂ ਹੌਲੀ ਹੌਲੀ ਸਹਿਜ ਸਹਿਜ ਮੁਸਕਰਾਉਣਾ ਉਹ ਵੀ ਬੜਾ ਅਮੋਲਕ। ਕੋਟ ਮਯੰਕਨ ਸਮ ਮੁਖ ਮੰਡਲ, ਜਿਹੜਾ ਮਹਾਰਾਜ ਦਾ ਕਹਿੰਦੇ ਮੁਖ ਮੰਡਲ ਮੁਖ ਅਸਥਾਨ ਹੈ ਉਹ ਤਾਂ ਕਹਿੰਦੇ ਕਰੋੜਾਂ ਚੰਦਰਮਾ ਵਰਗ ਦੇ ਸਮਾਨ ਹੈ। ਮਕਰਾ ਕ੍ਰਿਤ ਸੋਹਤ ਸ੍ਰੁਤ ਕੁੰਡਲ, ਕੁੰਡਲ ਪਾਏ ਸਰਗੁਣ ਦੇ ਜਿਵੇਂ ਮੱਛੀ ਦਾ ਕਰਤ ਹੁੰਦਾ ਹੈ, ਇਸ ਤਰ੍ਹਾਂ ਦੇ ਮੱਛੀ ਦੇ ਆਕਾਰ ਵਰਗੇ ਉਹ ਸੋ ਰਹੇ ਸਜ ਰਹੇ। ਉਤਪਾਲ ਦਲ ਪ੍ਰਫੁੱਲਿਤ ਲੋਚਨ, ਕਵਲ ਦੇ ਪੱਤਰਿਆਂ ਵਾਂਗੂ ਨੇਤਰ ਖਿੜੇ ਹੋਏ ਹੈ, ਸੋਹਣੇ ਪ੍ਰਫੁੱਲਿਤ ਹੋ ਜਾਣੇ ਚੌੜੇ ਨੇਤਰ ਹਨ। ਭਗਤਨ ਕੇਰ ਤਾਪ ਤ੍ਰੈ ਲੋਮੋਚਨ, ਜਿੱਧਰ ਨੂੰ ਭਗਵਾਨ ਪਰਮੇਸ਼ਰ ਨੇਤਰਾਂ ਨਾਲ ਦੇਖਦੇ ਭਗਤਾਂ ਦੇ ਤਿੰਨੇ ਤਾਪਾਂ ਨੂੰ ਕੱਟ ਦੇਣ ਵਾਲੇ ਹਨ। ਕਿਰਪਾ ਭਰੀ ਬਹੁ ਚਾਰ ਕਰ ਚਿਤੌਨ। ਹਾਂ ਮਹਾਰਾਜ ਦੀ ਜਿਹੜੀ ਨਿਗਾਹ ਉਹ ਬਹੁਤ ਹੀ ਕਿਰਪਾ ਨਾਲ ਭਰੀ ਹੋਈ ਹੈ, ਸੁੰਦਰ ਸੋਹਣੀ ਤੱਕਣੀ। ਬਾਂਕੀ ਕੋਰ ਮਹਾ ਸੁਖ ਭੌਨ। ਹਾਂ ਇਹ ਟੇਢੀ ਤੱਕਣੀ ਕਹਿੰਦੇ ਮਹਾਨ, ਕਹਿੰਦੇ ਸੁਖ ਦਾ ਘਰ ਹੀ ਹੈ। ਮੇਚਕ ਕੱਚ ਕੁੰਤਲ ਘੁੰਗਰਾਰੇ, ਜਿਹੜੇ ਮੇਚੀ ਕਾਲੇ ਕੇਸ ਹਨ, ਕੁੰਡਲਾ ਕੁੰਡਲਾ ਵਾਲੇ ਤੇ ਘੁੰਗਰਾਰੇ ਛਲਿਆਂ ਵਾਲੇ। ਮਦਪਾਨ ਕੀ ਦੁੱਤ ਜਿਨ ਭਿਖ ਹਾਰੇ, ਕਾਲੇ ਕੇਸਾਂ ਨੂੰ ਦੇ ਕੇ ਭੋਰਿਆਂ ਦੀ ਸੋਭਾ ਵੀ ਵੇਖ ਕੇ ਹਾਰਦੀ ਹੈ। ਉਹ ਵੀ ਇੰਨੇ ਕਾਲੇ ਨੀ, ਭੋਰੇ ਜਿਹੋ ਜਿਹੇ ਕਾਲੇ ਕੇਸ ਹਨ। ਭਾਲ ਵਿਸਾਲ ਕਿਰੀਟ ਸੁਹਾਵਾ, ਮੱਥਾ ਬੜਾ ਚੌੜਾ ਹੈ, ਉਹਦੇ ਉੱਪਰ ਕਹਿੰਦੇ ਮੁਗਰ ਸੋਨੀਕ ਹੋ ਰਿਹਾ ਹੈ। ਛਤਰ ਚੰਦਰਮਾ ਦੇਖ ਲਜਾਵਾ, ਸੀਸ ਤੇ ਛਤਰ ਝੁਲ ਰਿਹਾ, ਦੇਖ ਕੇ ਚੰਦਰਮਾ ਵੀ ਸ਼ਰਮਸ਼ਾਰ ਹੋ ਰਿਹਾ। ਚੌਰ ਟੁਰਤ ਚੌਹ ਦਿਸ਼ ਤੇ ਚਾਰੂ, ਚਾਰੇ ਤਰਫਾਂ ਤੋਂ ਸੋਹਣਾ ਚੌਰ ਚੁਲ ਰਿਹਾ ਹੈ। ਮਨ ਹੋਪਾ ਮਹਾਨ ਕਰ ਪ੍ਰਭਾ ਅਪਾਰੂ, ਮਨੋਂ ਬਹੁਤੇ ਜਿਹੜੇ ਸੂਬੇ ਚੰਦਰ ਪ੍ਰਭਾ ਪ੍ਰਭਾ ਮਨੋ ਭਾਨ ਕਰ ਪ੍ਰਭਾ ਅਪਾਰੂ, ਮਨੋਂ ਬਹੁਤੇ ਜਿਹੜੇ ਸੂਰਜ ਉਹ ਬੇਨਤੀ ਸੋਭਾ ਕਰ ਰਹੇ ਹਨ। ਮਹਿਮਾ ਤੇ ਕਹਿ ਕੌਣ ਸਿਖਾਈ, ਉਹ ਐਸੇ ਪਰਮੇਸ਼ਰ ਦੀ ਕੌਣ ਕੋਈ ਕਵੀ ਮਹਿਮਾ ਬਿਆਨ ਕਰ ਸਕਦਾ। ਕੋਟ ਸੇਖ ਸਾਰਦ ਸੁਖ ਚਾਈ, ਕਰੋੜਾਂ ਸ਼ੇਸ਼ ਨਾਗ ਤੇ ਸਾਰਦਾ ਕਵਿਤਾ ਦੀ ਦਾਤੀ ਸ਼ਕਤੀ ਸੰਕੋਚ ਕਰਦੇ। ਨੇਤ ਨੇਤ ਜਿਹ ਬੇਦ ਪੁਕਾਰਾ, ਜਿਸ ਵਾਹਿਗੁਰੂ ਦੇ ਸਰੂਪ ਨੂੰ ਜਿਹੜੇ ਵੇਦ ਹੈ ਗਿਆਨਵੀ ਪੁਸਤਕ ਉਹ ਵੀ ਬੇਅੰਤ ਬੇਅੰਤ ਕਥਨ ਕਰਦੇ। ਸਭ ਕਬ ਕੋਵਿਦ ਲਹਿਤ ਨ ਪਾਰਾ, ਸਾਰੇ ਜਿਹੜੇ ਕੋਈ ਵਿਦਵਾਨ ਹੈ ਤੇ ਇਸੇ ਤਰ੍ਹਾਂ ਕਵੀ ਹੈ, ਉਹ ਸਰੂ ਦਾ ਪਾਰਾਵਾਰ ਹੱਦ ਬੰਨਾ ਨਹੀਂ ਜਾਣ ਸਕਦੇ। ਮੈਂ ਮਤ ਮੰਦ ਕਹਾਂ ਲਗ ਬਰਨ, ਭਾਈ ਵਾਲਾ ਕਵੀ ਸੰਤੋਖ ਸਿੰਘ ਜੀ ਕਹਿੰਦੇ ਮੈਂ ਤਾਂ ਮੰਦ ਬੁੱਧੀ ਵਾਲਾ ਕਿੱਥੋਂ ਕਿੱਥੋਂ ਵਾਹਿਗੁਰੂ ਦੇ ਸਰੂਪ ਦਾ ਕਥਨ ਕਰਾਂ। ਸਿੰਧ ਪਾਰ ਜਿਵ ਕੀਟੀ ਤਰਨ, ਜਿਵੇਂ ਕਹਿੰਦੇ ਜਿਹੜਾ ਸਮੁੰਦਰ ਤੋਂ ਤਰ ਕੇ ਪਾਰ ਹੋਣਾ ਕੀੜੀ ਦਾ ਕਿਵੇਂ ਹੋ ਸਕਦਾ ਹੈ, ਇਸ ਤਰ੍ਹਾਂ ਵਾਹਿਗੁਰੂ ਦਾ ਜਿਹੜਾ ਸਰੂਪ ਹੈ ਉਹ ਸਮੁੰਦਰ ਵਰਗਾ, ਮੈਂ ਕੀੜੀ ਵਰਗਾ ਹਾਂ, ਉਹਦਾ ਕਥਨ ਕਰਨਾ ਜਿਵੇਂ ਕੀੜੀ ਦਾ ਸਮੁੰਦਰ ਤੋਂ ਤਰਨਾ ਔਖਾ ਹੈ, ਉਸ ਰੂਪ ਦਾ ਕਥਨ ਕਰਨਾ ਬਹੁਤ ਔਖਾ ਹੈ। ਮੁਸ਼ਕ ਮੇਰ ਕਿਵ ਸਕ ਹੈ ਉਠਾਈ, ਇਸੇ ਤਰ੍ਹਾਂ ਜਿਹੜਾ ਮੱਛਰ ਹੈ ਉਹ ਭਲਾ ਸੁਮੇਰ ਪਰਬਤ ਨੂੰ ਕਿਵੇਂ ਚੁੱਕ ਸਕਦਾ ਹੈ। ਕਿਉਂ ਨਭ ਅੰਤ ਜੰਤ ਲੱਗ ਪਾਈ, ਜਿਹੜਾ ਕੋਈ ਛੋਟਾ ਜਿਹਾ ਜੀਵ ਹੈ ਉਹ ਕਹਿੰਦੇ ਆਕਾਸ਼ ਦਾ ਅੰਤ ਭਲਾ ਕਿਵੇਂ ਪਾ ਸਕਦਾ ਹੈ। ਜਿਸ ਸੱਤਾ ਕੇ ਅਜਾ ਅਲੰਬਾ, ਜਿਸ ਪਰਮੇਸ਼ਰ ਦੀ ਸੱਤਾ ਕਰਕੇ ਬ੍ਰਹਮਾ ਵੀ ਤੇ ਮਾਇਆ ਵੀ ਆਸਰੇ ਹੈ। ਸਿਰਜਤ ਹੈ ਬ੍ਰਹਮੰਡ ਕਦੰਬਾ, ਸੱਤਾ ਦੇ ਆਸਰੇ ਮਾਇਆ ਵੀ ਤੇ ਬ੍ਰਹਮਾ ਵੀ ਸਾਰੇ ਜਿਹੜੇ ਸਮੂਹ ਬ੍ਰਹਮੰਡ ਨੂੰ ਰਚਦੇ ਹੈ। ਇੱਕ ਰੋਮ ਮਹਿ ਵਿਸ਼ਨੁ ਅਨੇਕਾ, ਇੱਕ ਇੱਕ ਰੋਮ ਦੇ ਵਿੱਚ ਜਿਸ ਵਾਹਿਗੁਰੂ ਦੇ ਕਹਿੰਦੇ ਅਨੇਕਾਂ ਵਿਸ਼ਨੂੰ ਹਨ। ਵਿਦ ਸ਼ਿਵ ਬਹੁ ਕੋ ਕਰ ਹੈ ਵਿਵੇਕਾ, ਬ੍ਰਹਮਾ ਤੇ ਸ਼ਿਵ ਜੀ ਬਹੁਤ ਤੇ ਉਹਨਾਂ ਦਾ ਕੌਣ ਕੋਈ ਵਿਚਾਰ ਕਰਕੇ ਗਿਆਨ ਕਰਕੇ ਵਿਚਾਰ ਕਰਕੇ ਦੱਸਣਾ ਕਰੇ। ਅਕਾਲ ਪੁਰਖ ਕੀ ਦੇਹ ਮ ਕੋਟ ਕ ਵਿਸ਼ਨ ਮਹੇਸ਼, ਕੋਟਿੰਦਰ ਬ੍ਰਹਮਾ ਕਿ ਤੇਰਾ ਸਰ ਕਰੋੜ ਜਲੇਸ਼, ਜਿਸ ਤਰ੍ਹਾਂ ਗੁਰੂ ਕਲਗੀਧਰ ਜੀ ਨੇ ਕਿਹਾ ਉਸੇ ਸਰੂਪ ਦਾ ਹੀ ਇਹ ਕਥਨ ਇੱਥੇ ਕਰ ਰਹੇ। ਬ੍ਰਿਖ ਉਦੰਬਰ ਜਿਉਂ ਜਿਹ ਕਾਇਆ, ਇਸ ਤਰ੍ਹਾਂ ਕਹਿੰਦੇ ਸਰੀਰ ਵਾਹਿਗੁਰੂ ਦਾ ਇਉਂ ਹੈ ਜਿਵੇਂ ਕਹਿੰਦੇ ਉਹ ਗੁੱਲਰ ਦਾ ਦਰਖਤ ਹੋਵੇ। ਲਾਗੇ ਫਲ ਬ੍ਰਹਮੰਡ ਨਿਕਾਇਆ, ਜਿਵੇਂ ਗੁੱਲਰ ਦੇ ਦਰਖਤ ਨੂੰ ਉਹ ਫਲ ਜੇ ਲੱਗੀਆਂ ਗੋਲਾਂ ਜਿਹੀਆਂ ਲੱਗੀਆਂ ਹੁੰਦੀਆਂ, ਇਸ ਤਰ੍ਹਾਂ ਕਹਿੰਦੇ ਸਮੂਹ ਜਿਹੜੇ ਬ੍ਰਹਮੰਡ ਹੈ ਇੱਕ ਫਲ ਵਾਂਗ ਲੱਗੇ ਗੋਲਾ ਵਾਂਗ ਲੱਗੇ ਹੋਏ ਹੈ। ਉਤਪਤ ਪਾਲਨ ਅਰ ਸਹਰਤਾ, ਇਸੇ ਤਰ੍ਹਾਂ ਸੰਸਾਰ ਦੀ ਉਤਪਤੀ ਕਰਨੀ, ਫਿਰ ਪਾਲਣਾ ਕਰਨੀ, ਫਿਰ ਸੰਸਾਰ ਨੂੰ ਨਾਸ ਕਰਨਾ। ਤੀਨ ਦੇਵ ਸਭ ਮਹਿ ਅਸ ਕਰਤਾ, ਕਹਿੰਦੇ ਤਿੰਨ ਦੇਵ ਤੇ ਸਾਰਿਆਂ ਦੇ ਵਿੱਚ ਹੀ ਐਸਾ ਉਹ ਕਰਤਾਰ ਹੈ, ਉਹਨੇ ਸਾਰੇ ਬ੍ਰਹਮੰਡਾਂ ਵਿੱਚ ਤਿੰਨ ਤਿੰਨ ਦੇਵ ਤੇ ਨਿਯਤ ਕੀਤੇ ਹੈ। ਉਹੀ ਕਹਿੰਦੇ ਉਹ ਪੈਦਾ ਕਰੀ ਜਾਂਦੇ, ਪਾਲਣੀ ਜਾਂਦੇ, ਮਾਰੀ ਜਾਂਦੇ ਹਨ, ਸਾਰਿਆਂ ਦਾ ਕਰਤਾ ਉਹ ਜਿਹੜਾ ਮਾਲਕ ਉਹ ਐਸਾ ਹੈ ਜਿਸ ਸਥਾਨ ਵੈਸੇ ਜਗ ਰਾਈ ਜਿੱਥੇ ਸੰਸਾਰ ਦੇ ਰਾਜਾ ਰੂਪ ਪਰਮੇਸ਼ਰ ਵਾਹਿਗੁਰੂ ਜੀ ਬੈਠੇ ਐਸੇ ਤਖਤ ਤੇ ਤਹਿ ਪਹੁੰਚੇ ਸਿੱਖਨ ਸੁਖਦਾਈ ਜੋ ਗੁਰੂ ਕੇ ਸਿੱਖ ਹੈ ਉਹਨਾਂ ਨੂੰ ਸੁਖ ਦੇਣ ਵਾਲੇ ਗੁਰੂ ਨਾਨਕ ਸਾਹਿਬ ਉੱਥੇ ਜਾ ਪਹੁੰਚੇ ਕੀਨ ਡੰਡਾਤ ਜੋਰ ਜੁਗ ਹੱਥ ਸਭ ਤੋਂ ਪਹਿਲਾਂ ਅਕਾਲ ਪੁਰਖ ਨੂੰ ਜਾ ਕੇ ਗੁਰੂ ਨਾਨਕ ਸਾਹਿਬ ਜੀ ਨੇ ਡੰਡੌਤ ਕੀਤੀ ਡੰਡਿਆਵਤ ਪੈ ਕੇ ਮੱਥਾ ਟੇਕਿਆ ਠਾਂਡੇ ਪੁੰਨ ਪਹੁੰਚੇ ਬੇਦੀ ਕੁਲ ਨਾਥਾ ਠਾਂਡੇ ਪੁੰਨ ਬੇਦੀ ਕੁਲ ਨਾਥਾ ਉਸ ਤੋਂ ਬਾਅਦ ਬੇਦੀਆਂ ਕੁਲ ਦੇ ਮਾਲਕ ਹੱਥ ਜੋੜ ਕੇ ਖੜਿਆ ਹੋ ਗਏ ਮੰਦ ਮੰਦ ਸ੍ਰੀ ਮੁਖ ਮੁਸਕਾਵਨ ਉਸ ਵੇਲੇ ਵਾਹਿਗੁਰੂ ਜੀ ਨੇ ਮੁਖ ਤੋਂ ਕਹਿੰਦੇ ਸਹਿਜੇ ਸਹਿਜੇ ਮੁਸ਼ਕਰਾਉਣਾ ਕੀਤਾ ਮ੍ਰਿਦੁਲ ਮਧੁਰ ਬੋਲੇ ਬਚ ਪਾਵਨ ਬਹੁਤ ਹੀ ਕੋਮਲ ਤੇ ਮਿੱਠਾ ਪਵਿੱਤਰ ਬਚਨ ਬੋਲੇ ਹਨ ਜਗ ਪ੍ਰਗਟੀ ਕਲ ਕਾਲ ਕੁਚਾਲੀ ਗੁਰੂ ਨਾਨਕ ਸਾਹਿਬ ਜੀ ਸੰਸਾਰ ਦੇ ਵਿੱਚ ਕਲਯੁਗ ਦੇ ਸਮੇਂ ਦੀ ਖੋਟੀ ਚਾਲ ਕਹਿੰਦੇ ਪ੍ਰਗਟ ਹੋਈ ਮਨ ਹੋ ਲਗੀ ਦੋ ਜਵਾਲ ਵਿਸਾਲੀ ਕਹਿੰਦੇ ਬੜੀ ਭਾਰੀ ਜੰਗਲ ਨੂੰ ਅੱਗ ਲੱਗੀ ਦੋ ਗਲ ਲੱਗੀ ਹੋਈ ਹੈ ਵਿਖੇ ਵਿਸ਼ਾ ਵਿਖੇ ਹੋਇਆ ਲਪਟ ਵਧੀਰਾ ਇਸੇ ਤਰ੍ਹਾਂ ਵਿਸ਼ਿਆਂ ਦੇ ਵਿੱਚ ਕਹਿੰਦੇ ਲੰਪਟ ਹੋ ਗਏ ਧੀਰ ਤੋਂ ਰਹਿਤ ਹੋ ਰਹੇ ਵੱਡੇ ਬੇਗ ਸੋ ਬਹੀ ਸ਼ਮੀਰਾ ਇਹ ਮਨ ਬੜੇ ਤੇਜ ਦੇ ਵੇਗ ਦੇ ਨਾਲ ਹਵਾ ਚੱਲ ਰਹੀ ਹੈ ਦੰਭ ਮੋਹ ਤੇ ਆਦ ਬਿਕਾਰਾ ਅਖੰਡ ਤੋਂ ਲੈ ਕੇ ਮੋਹ ਆਦਿਕ ਜਿਹੜੇ ਕੋਈ ਬਿਕਾਰ ਹਨ ਲਾਟਾਂ ਅਤ ਬਿਕਰਾਲ ਅਪਾਰਾ ਕਹਿੰਦੇ ਬੜੀਆਂ ਡਰਾਉਣੀਆਂ ਲਾਟਾਂ ਨੇ ਜੰਗਲ ਦੀਆਂ ਅੱਗ ਦੀਆਂ ਮਾਨਵ ਬ੍ਰਿੰਦਾ ਜਰਤ ਪੁਕਾਰਤ ਇਸ ਵਿੱਚ ਬਹੁਤ ਜਿਹੜੇ ਸਮੂਹ ਮੁਲਕ ਹੈ ਸੜਦੇ ਹੋਏ ਪੁਕਾਰਾਂ ਕਰਦੇ ਹਾਲ ਦੁਹਾਈ ਮਚਾਉਂਦੇ ਪਾਏ ਤਾਪ ਪੀਰਾ ਨਰ ਆਰਤ ਇਹਦੀ ਤਪਸ਼ ਪਾ ਕੇ ਜਿਹੜੇ ਲੋਕ ਪੀੜਾ ਪਾ ਕੇ ਦੁਖੀ ਹੋ ਰਹੇ ਤੁਮ ਧਾਰਾ ਧਰ ਸਰਸ ਪਠਾਏ ਗੁਰੂ ਨਾਨਕ ਸਾਹਿਬ ਜੀ ਤੁਹਾਨੂੰ ਇਹ ਤਪਸ਼ ਨੂੰ ਅੱਗ ਨੂੰ ਬੁਝਾਉਣ ਵਾਸਤੇ ਬੱਦਲ ਦੇ ਵਾਂਗੂ ਭੇਜਿਆ ਮਧੁਰ ਮਧੁਰ ਧੁਨ ਕੀਰਤ ਗਾਏ ਜਿਹੜਾ ਕੀਰਤਨ ਦਾ ਗਾਉਣਾ ਹੈ ਗੱਜ ਇਹ ਮਿੱਠੀ ਮਿੱਠੀ ਆਵਾਜ਼ ਦੇ ਨਾਲ ਗੱਜਣਾ ਹੈ ਨਾਮ ਸੁਜਸ ਜਿਸ ਮੈਂ ਬਾਰ ਬਾਰ ਇਸੇ ਤਰ੍ਹਾਂ ਨਾਮ ਦਾ ਸ੍ਰੇਸ਼ਟ ਜਿਸ ਦੇ ਵਿੱਚ ਸ੍ਰੇਸ਼ਟ ਪਾਣੀ ਅੰਮ੍ਰਿਤ ਹੈ ਆਹ ਹੁਤਾਸਨ ਨਾਸ਼ਨ ਹਾਰ ਇਹ ਜਿਹੜੇ ਕਲਯੁਗ ਦੇ ਸਮੇਂ ਦੀ ਕਹਿੰਦੇ ਕੁਛ ਕੋਟੀ ਚਾਰ ਰੂਪੀ ਇਹ ਜੰਗਲ ਦੀ ਅੱਗ ਹੈ ਉਹਨੂੰ ਨਾਸ਼ ਕਰਨ ਵਾਲਾ ਹੈ ਆ ਬੱਦਲ ਰੂਪ ਜਲ ਰੂਪ ਅਤ ਸੀਤਲਤਾ ਭਗਤ ਸੁਹਾਈ ਇਸੇ ਤਰ੍ਹਾਂ ਜਿਹੜੀ ਭਗਤੀ ਰੂਪ ਸੋ ਬਨੀਕ ਹੈ ਬੜੀ ਇਹਦੇ ਵਿੱਚ ਠੰਡ ਹੈ ਨਿਜ ਸਰੂਪ ਸਮਝਣ ਸੁਖ ਪਾਈ ਜਿਹੜਾ ਆਪਣੇ ਸਰੂਪ ਦਾ ਸਮਝਣ ਇਹੀ ਕਹਿੰਦੇ ਬੱਦਲ ਦੀ ਬਾਰਿਸ਼ ਤੋਂ ਬਾਹਰ ਠੰਡ ਸੁਖ ਪਾਉਣਾ ਹੈ ਜਲ ਤਿਉ ਨਰਨ ਉਬਾਰਨ ਕਾਰਨ ਜਿਹੜੇ ਇਸ ਤਰ੍ਹਾਂ ਕਲਯੁਗ ਦੀ ਖੋਟੀ ਅਗਨ ਰੂਪ ਕੁੱਟੀ ਚਾਰ ਰੂਪੀ ਅੱਗ ਵਿੱਚ ਸੜ ਰਹੇ ਸੀ ਉਹਨਾਂ ਨੂੰ ਸਰਦੀਆਂ ਨੂੰ ਬਚਾਉਣ ਵਾਸਤੇ ਜਗ ਪ੍ਰਗਟੇ ਤੁਮ ਦੰਭ ਬਿਦਾਰਨ ਖੰਡ ਨੂੰ ਨਾਸ਼ ਕਰਨ ਵਾਲੇ ਹੇ ਗੁਰੂ ਨਾਨਕ ਸਾਹਿਬ ਤੁਸੀਂ ਬੱਦਲ ਵਾਂਗ ਪ੍ਰਗਟੇ ਸੀ ਸੋ ਕਾਰਜ ਸਭ ਹੀ ਕਰ ਆਏ ਸਾਰਾ ਕਾਰਜ ਤੁਸੀਂ ਜਿਹੜਾ ਅੱਗ ਬੁਝਾਉਣ ਦਾ ਖੋਟੀ ਚਾਲ ਖਿੱਟਣ ਦਾ ਇਹ ਸਾਰਾ ਕਰੇ ਆਏ ਹੋ ਕਿਦੋਂ ਰਹਿਓ ਕਰਨ ਕਿਤ ਥਾਏ ਕਿਸੇ ਸਥਾਨ ਤੇ ਬਾਕੀ ਰਹਿਣਾ ਕਰਨਾ ਜੇ ਰਹਿ ਗਿਆ ਹੈ ਦੋਹਰਾ ਸੁਣ ਸਤ ਸ੍ਰੀ ਅਕਾਲ ਤੇ ਇਸ ਤਰ੍ਹਾਂ ਕਹਿੰਦੇ ਜੋ ਸਚਿਤ ਅਨੰਦ ਸਰੂਪ ਸੋਭਾ ਵਾਲਾ ਅਕਾਲ ਪੁਰਖ ਤੋਂ ਸੁਣ ਕੇ ਅਸ ਪ੍ਰਕਾਰ ਕੇ ਬੈਨ ਇਸ ਤਰ੍ਹਾਂ ਦੇ ਬਚਨ ਬੋਲੇ ਸ੍ਰੀ ਨਾਨਕ ਤਬ ਗੁਰੂ ਨਾਨਕ ਸਾਹਿਬ ਜੀ ਤਦੋਂ ਮੁਖ ਰਾਹੀ ਬੋਲੇ ਜੇ ਸਿੱਖਣ ਸੁਖ ਦੈਨ ਜੋ ਸਾਰੇ ਸਿੱਖਾਂ ਨੂੰ ਸੁਖ ਬਖਸ਼ਣ ਵਾਲੇ ਚੌਪਈ ਹੁਤੇ ਅਠਾਰਾਂ ਸਾਗਰ ਟਾਪੂ ਇਹ ਪਰਮੇਸ਼ਰ ਵਾਹਿਗੁਰੂ ਜਿਹੜੇ ਸੰਸਾਰ ਸਮੁੰਦਰ ਦੇ ਵਿੱਚ 18 ਟਾਪੂ ਉੱਚੀਆਂ ਜਗਾਵਾਂ ਸ਼ਹਿਰ ਵਸੇ ਹੋਏ ਪਸਰ ਰਹਿਓ ਤਹ ਨਾਮ ਪ੍ਰਤਾਪੂ ਉਹ ਸਮੁੰਦਰ ਵਿੱਚ 18 ਟਾਪੂਆਂ ਵਿੱਚ ਵਾਹਿਗੁਰੂ ਤੁਹਾਡਾ ਨਾਮ ਦਾ ਪ੍ਰਤਾਪ ਫੈਲ ਰਿਹਾ ਜੰਬੂ ਦੀਪ ਵਿਖੇ ਬਹੁਤ ਆਈ ਜਿਹੜਾ ਜੰਬੂ ਦੀਪ ਹੈ ਭਾਰਤ ਨੀ ਕਹਿੰਦੇ ਹਨ ਇਸ ਦੇ ਬਹੁਤੇ ਥਾਵਾਂ ਵਿੱਚ ਪਸਰੀ ਭਗਤ ਮਹਾ ਸੁਖਦਾਈ ਜੋ ਮਹਾਨ ਸੁਖ ਦੇਣ ਵਾਲੀ ਪ੍ਰੇਮਾ ਭਗਤੀ ਉਹ ਫੈਲ ਰਹੀ ਹੈ ਭਾਰਤ ਵਿੱਚ ਵੀ। ਅਬ ਨਵਖੰਡ ਜਾਏ ਬਹੋਰੀ। ਹਾਂ, ਹੁਣ ਵਾਹਿਗੁਰੂ ਜੀ ਅਸੀਂ ਧਰਤੀ ਦੇ ਜਿਹੜੇ ਨੌ ਖੰਡ ਨੌ ਹਿੱਸੇ ਉਹਨਾਂ ਵਿੱਚ ਜਾਵਾਂਗੇ। ਦਾ ਉਪਦੇਸ਼ ਕਟਾਉ ਦੁੱਖ ਘੋਰੀ। ਨੌ ਖੰਡਾਂ ਵਿੱਚ ਜਾ ਕੇ ਜਿਹੜੇ ਭਿਆਨਕ ਦੁੱਖ ਹੈ ਉਹਨਾਂ ਨੂੰ ਅਸੀਂ ਕੱਟ ਦੇਵਾਂਗੇ ਉਪਦੇਸ਼ ਦੇ ਕੇ। ਸਪਤ ਦੀਪ ਮਹਿ ਨਾਮ ਪ੍ਰਤਾਪ। ਬਾਕੀ ਜਿਹੜੇ ਸੱਤ ਦੀਪ ਹੈ ਉਹਨਾਂ ਵਿੱਚ ਤਾਂ ਨਾਮ ਦਾ ਪ੍ਰਤਾਪ ਹੈ ਹੀ ਹੈ। ਸੁਣ ਕਰ ਸ਼ਬਦ ਕਰਾਂਗੇ ਜਾਪ। ਨਾਮ ਦਾ ਵਾਜਾ ਸੁਣ ਕੇ ਸਾਰੇ ਨਾਮ ਦਾ ਹੀ ਜਾਪ ਕਰਨਗੇ। ਹੈ ਭਗਤ ਨਾਮ ਵਡਿਆਈ। ਇਸ ਤਰ੍ਹਾਂ ਕਹਿੰਦੇ ਭਗਤੀ ਹੋਵੇਗੀ ਨਾਮ ਦੀ ਵਡਿਆਈ ਹੋਵੇਗੀ। ਧਰਾ ਭਾਰ ਦੁੱਖ ਸਭ ਮਿਟ ਜਾਏ। ਇਹਦੇ ਨਾਲ ਕਹਿੰਦੇ ਧਰਤੀ ਦਾ ਜਿਹੜਾ ਭਾਰ ਹੈ ਸਾਰਾ ਖਤਮ ਹੋ ਜਾਏਗਾ, ਦੁੱਖ ਮਿਟ ਜਾਏਗਾ। ਸਿਮਰਹਿ ਨਾਮ ਗਾਨ ਪੁੰਨ ਕਰਹੀ। ਸਾਰੇ ਨਾਮ ਸਿਮਰਨਗੇ ਬਾਣੀ ਗਾਉਣਗੇ ਪੁਨਾ। ਜਨਮ ਜਨਮ ਅਗ ਕੋਟਿਕ ਹਰਹੀ। ਜਨਮਾਂ ਜਨਮਾਂ ਦੇ ਜਿਹੜੇ ਕਰੋੜਾਂ ਪਾਪ ਉਹਨਾਂ ਨੂੰ ਨਾਸ਼ ਕਰ ਲੈਣਗੇ ਜੀ। ਘਨ ਸੁਰ ਸਮ ਗੰਭੀਰ ਸੁਬਾਨੀ। ਹਾਂ, ਜਿਵੇਂ ਬੱਦਲ ਗੱਜਦਾ ਹੁੰਦਾ ਉਹਦੇ ਸਮਾਰ ਬੜੀ ਗੰਭੀਰ ਬਾਣੀ। ਕਰਤਾ ਪੁਰਖ ਕਹਿਤ ਸੁਖ ਸਾਨੀ। ਜੋ ਕਰਤਾ ਪੁਰਖ ਵਾਹਿਗੁਰੂ ਆ ਸੁਖਾਂ ਦੇ ਨਾਲ ਮਿਲੀ ਕਹਿੰਦੇ ਬਾਣੀ ਕਹਿਣ ਲੱਗੇ ਬਚਨ ਬੋਲੇ। ਉਚਰਹ ਮਹਿਮਾ ਨਾਮ ਮਨੋਗਾ। ਹੇ ਗੁਰੂ ਨਾਨਕ ਸਾਹਿਬ, ਨਾਮ ਦੀ ਜਿਹੜੀ ਸੁੰਦਰ ਮਹਿਮਾ ਤੁਸੀਂ ਉਚਾਰਨ ਕਰੋ। ਜੋ ਮਤ ਮੰਦਨ ਤਾਰਨ ਜੋਗਾ। ਜਿਹੜੀ ਨਾਮ ਦੀ ਮਹਿਮਾ ਹੈ ਭੈੜੀ ਮਤ ਵਾਲਿਆਂ ਨੂੰ ਤਾਰਨ ਦੇ ਯੋਗ ਹੋਊਗੀ। ਨਿਜ ਮੁਖ ਤੇ ਤੁਮ ਗਾਏ ਸੁਣਾਓ। ਗੁਰੂ ਨਾਨਕ ਸਾਹਿਬ ਨਾਮ ਦੀ ਮਹਿਮਾ ਆਪਣੇ ਮੁਖ ਤੋਂ ਕਹਿੰਦੇ ਗਾ ਕੇ ਕੀਰਤਨ ਰੂਪ ਦੇ ਸਾਨੂੰ ਸੁਣਾਓ ਜੀ। ਪਹਰ ਜਾਏ ਉਪਦੇਸ਼ ਦ੍ਰਿੜਾਵੋ। ਫੇਰ ਜਾ ਕੇ ਨਾਮ ਦਾ ਉਪਦੇਸ਼ ਪੱਕਿਆਂ ਕਰਾਓ। ਸੁਣ ਬੋਲੇ ਸ੍ਰੀ ਨਾਨਕ ਬਾਣੀ। ਵਾਹਿਗੁਰੂ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਬਾਣੀ ਬੋਲੇ। ਆਸਾ ਰਾਗ ਵਿਖੇ ਸ਼ੁਭ ਸਾਨੀ। ਜਿਹੜੀ ਬਾਣੀ ਆਸਾ ਰਾਗ ਦੇ ਵਿੱਚ ਬੜੀ ਸੋਭਤਾ ਨਾਲ ਸ਼ੋਭਾਸ ਦੇ ਨਾਲ ਮਿਲੀ ਹੋਈ ਹੈ, ਭਾਵ ਜਿਹੜੀ ਬਾਣੀ ਸੋਭਾ ਸੰਯੋਗਤ ਹੈ, ਆਸਾ ਰਾਗ ਦੇ ਵਿੱਚ ਆਪ ਜੀ ਬੋਲੇ, ਭਾਵ ਆਸਾ ਰਾਗ ਵਿੱਚ ਆਪ ਜੀ ਨੇ ਬਾਣੀ ਵਿੱਚ ਸ਼ਬਦ ਉਚਾਰਨ ਕੀਤਾ। ਜਿਸ ਤਰ੍ਹਾਂ ਆਪ ਜੀ ਨੇ ਮੁੱਖੋਂ ਸ਼ਬਦ ਉਚਾਰਨ ਕੀਤਾ ਸੀ ਆਸਾ ਰਾਗ ਵਿੱਚ, ਉਹਦਾ ਆਪਣਾ ਵਿਚਾਰ ਹੈ, ਕੱਲ੍ਹ ਦੇ ਦੀਵਾਨ ਵਿੱਚ ਕਰ ਲਵਾਂਗੇ, ਕਿਉਂਕਿ ਜਿੰਨਾ ਕੁ ਸਮਾਂ ਨਿਯਤ ਹੋਇਆ ਹੋਇਆ ਉਹ ਕਰੀਬਨ ਪੂਰਾ ਹੀ ਹੋ ਗਿਆ, ਇਸ ਕਰਕੇ ਅੱਜ ਦੇ ਦੀਵਾਨ ਦੀ ਸਮਾਪਤੀ ਇੱਥੇ ਹੀ ਹੋ ਰਹੀ ਹੈ ਜੀ। ਨਿਜ ਮੁਖ ਤੇ ਤੁਮ ਗਾਏ ਸੁਣਾਵਹੁ। ਬਹਰ ਜਾਏ ਉਪਦੇਸ਼ ਦ੍ਰਿੜਾਵਹੁ। ਸੁਣ ਬੋਲੇ ਸ੍ਰੀ ਨਾਨਕ ਬਾਨੀ। ਆਸਾ ਰਾਗ ਵਿਖੇ ਸ਼ੁਭ ਸਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗੁਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣ ਸਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ ਜਾਂ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਂ ਆਧਾਰ, ਹੇ ਠਾਕੁਰ ਹੋਂ ਦਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਜਾਨ ਰੱਖੋ ਹੀ ਐ ਪਰੋਇ, ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਚਰੇ ਪਾਰ, ਜੋ ਸਰਦਾ ਕਰ ਸੇਵੰਦੇ ਪਾਰੇ ਉਸਾਰਨ ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰ ਉਤਾਰਨ ਹਾਰ ਤੂੰ ਠਾਕਰ ਤੁਮ ਅਰਦਾਸ ਜੀਉ ਪਿੰਡ ਸਭ ਤੇਰੀ ਆ ਮਾਤ ਪਿਤਾ ਹਮ ਬਰਕ ਤੇ ਤੁਮਰੀ ਕਿਰਪਾ।